ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਬੰਦੋਂ ਪਦ ਸ੍ਰੀ ਸਾਰਦਾ ਉਤਪਲ ਦਲ ਦੁੱਤ ਨੈਨ ਉਰਦਾ ਸਰਤਾ ਸੁਮਤ ਕੀ ਬੀਚੀ ਜਿਹ ਬਾਰ ਬੈਨ ਬੰਦੋਂ ਪਦ ਸ੍ਰੀ ਸਾਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਦਭੁਤ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਜਪ ਬਾਣੀ ਦਾ ਜਪ ਪਾਠ ਹੋਇਆ ਹੈ। ਗੁਰਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਰਾਗੀ ਸਿੰਘਾਂ ਰਾਹੀਂ ਕੀਰਤਨ ਹੋਇਆ ਹੈ। ਕੀਰਤਨ ਤੋਂ ਕੁਝ ਕੁ ਵਾਰ ਸਮੇਂ ਆਪਾਂ ਗੁਰੂ ਕਾ ਇਤਿਹਾਸ ਪੜ੍ਹ ਸੁਣ ਰਹੇ ਹਾਂ, ਜੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਨੁੜ ਤੋਂ ਹੀ ਪ੍ਰਾਰੰਭ ਹੋਇਆ ਹੋਇਆ। ਕੱਲ੍ਹ ਦੇ ਦੀਵਾਨ ਵਿੱਚ ਵਿਸਥਾਰ ਨਾਲ ਪ੍ਰਸੰਗ ਸੁਣੀ ਲਿਆ, ਜਿਸ ਤਰ੍ਹਾਂ ਮਾਲ ਦਾ ਜਿਹੜਾ ਦਰਖਤ ਹੈ, ਜਿੱਥੇ ਅੱਜ ਕੱਲ੍ਹ ਵੀ ਪਾਕਿਸਤਾਨ ਵਿਖੇ ਮਾਲ ਸਾਹਿਬ ਗੁਰਦੁਆਰਾ ਸਵਾਏ ਮਾਨ ਹੈ, ਇਸ ਦਰਖਤ ਦੀ ਸੂਰਜ ਢਲਣ ਨਾਲ ਬਾਕੀ ਦਰਖਤਾਂ ਦੇ ਪਰਛਾਵੇਂ ਢਲ ਗਏ ਸਨ। ਜਿਸ ਦਰਖਤ ਹੇਠਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਵਿਰਾਜੇ ਹੋਏ ਸੀ, ਉਹ ਦਰਖਤ ਦਾ ਜਿਹੜਾ ਪਰਛਾਵਾਂ ਉਸੇ ਤਰ੍ਹਾਂ ਹੀ ਉੱਥੇ ਟਿਕਿਆ ਹੋਇਆ, ਨਹੀਂ ਟਲਿਆ ਹੈ। ਰਾਏ ਬੁਲਾਰ ਨੇ ਦੇਖ ਕਰਕੇ ਆਪਣੇ ਅੰਦਰ ਅਸਾ ਸ਼ਰਧਾ ਲਿਆਂਦੀ ਹੈ। ਸਾਥੀਆਂ ਨੂੰ ਕਹਿਣ ਲੱਗਿਆ ਵੀ ਪਹਿਲਾਂ ਵੀ ਮੈਂ ਇਹ ਦੇਖ ਚੁੱਕਿਆ ਹਾਂ, ਸਫੇ ਫਨ ਫਲਾ ਕੇ ਇਹਨਾਂ ਦੇ ਉੱਪਰ ਛਾਇਆ ਕਰ ਰਿਹਾ ਸੀ। ਔਰ ਦੂਜੀ ਲੀਲਾ ਦੇਖ ਰਿਹਾ ਇਹਨਾਂ ਦੀ, ਇੱਧਰ ਉੱਧਰ ਤੁਸੀਂ ਤੱਕੋ, ਜਿੰਨੇ ਦਰਖਤ ਹੈ ਸੂਰਜ ਤਰਨ ਕਰਕੇ ਉਹਨਾਂ ਦੇ ਪਰਛਾਵੇਂ ਵੀ ਟਲ ਗਏ ਨੇ। ਪਰ ਜਿਸ ਬਿਰਸ਼ ਹੇਠ ਇਹ ਬਰਾਜੇ ਹੋਏ ਉਹਦਾ ਜਿਹੜਾ ਪਰਛਾਵਾਂ ਉਹ ਨਿਟਲਿਆ ਹੈ, ਉਹ ਉਸੇ ਤਰ੍ਹਾਂ ਹੀ ਸਥਿਤ ਹੈ। ਇਸ ਤਰ੍ਹਾਂ ਉਹ ਸਥਿਤੀ ਕਰਦਾ ਉੱਥੇ ਮੱਥਾ ਟੇਕ ਕੇ ਵਾਪਸ ਪਰਤ ਗਿਆ ਹੈ ਅਤੇ ਕਾਲੂ ਜੀ ਨੇ ਕੋਲ ਬੁਲਾਇਆ ਹੈ ਅਤੇ ਸਾਰੀ ਗੱਲਬਾਤ ਦੱਸੀ ਹੈ ਵੀ ਇਹ ਅਤੇ ਤੇਰੇ ਕੋਈ ਬਹੁਤ ਪਿਛੜੇ ਚੰਗੇ ਭਾਗ ਹੈ ਜਿਨ੍ਹਾਂ ਕਰਕੇ ਤੇਰੇ ਘਰ ਦੇ ਵਿੱਚ ਮਹਾਨ ਅਵਤਾਰ ਆ ਗਏ, ਖੁਦਾ ਆ ਗਏ। ਮੇਰਾ ਤਾਂ ਕਹਿਣਾ ਹੀ ਹੈ ਵੀ ਤੇਰਾ ਸਾਹਿਬ ਰਖਤ ਜਿਹੀ ਹੈ, ਤੂੰ ਬੋਲ ਕਬੋਲ ਕਰ ਜਾਣਾ ਹੈ, ਪਰ ਇਹਨਾਂ ਨੂੰ ਨਹੀਂ ਤੂੰ ਕੁਝ ਕਹਿਣਾ ਕਰਨਾ ਹੈ, ਸਤਿਕਾਰ ਰੱਖਣਾ ਹੈ, ਜੋ ਕਹਿਣ ਉਹ ਪ੍ਰੇਮ ਨਾਲ ਸ਼ਰਧਾ ਨਾਲ ਵਚਨ ਮੰਨਣਾ ਹੈ। ਪਰ ਮੇਰਾ ਹੁਣ ਜਿਹੜਾ ਜਾਮਾ ਹੈ, ਜਨਮ ਹੈ, ਸਰੀਰ ਹੈ, ਮੁਸਲਮਾਨਾਂ ਦੇ ਘਰ ਦਾ ਹੈ, ਮੇਰੇ ਘਰ ਦੇ ਵਿੱਚੋਂ ਭੋਜਨ ਬਣ ਸਕਣਾ ਨਹੀਂ ਬਣਦਾ ਹੈ, ਨਹੀਂ ਤਾਂ ਮੈਂ ਆਪਣੇ ਘਰ ਵਿੱਚ ਹੀ ਇਹਨਾਂ ਨੂੰ ਸਤਿਕਾਰ ਨਾਲ ਰੱਖ ਲੈਂਦਾ, ਇਹਨਾਂ ਦੇ ਚਰਨਾਂ ਦੀ ਸੇਵਾ ਕਰਕੇ ਅਤੇ ਆਪਣਾ ਮਨੁੱਖ ਜਨਮ ਸਫਲ ਕਰਦਾ। ਪਰ ਤਾਂ ਵੀ ਮੈਂ ਆਪਣੇ ਵੱਲੋਂ ਇੱਕ ਪਿਸ਼ਾਬ ਦੇ ਕੇ ਬਣਵਾ ਕੇ ਭੇਜਾਂਗਾ, ਤੂੰ ਇਹਨਾਂ ਨੂੰ ਪਹਿਨਾ ਦੇਣੀ, ਕਿਉਂਕਿ ਮੈਂ ਆਪਣੇ ਮਨ ਵਿੱਚ ਸਮਝਦਾ ਵੀ ਜੋ ਕੋਈ ਵਸਤਰ ਜਾਂ ਹੋਰ ਕੋਈ ਮਾਇਆ ਇਹਨਾਂ ਦੇ ਲਿਖੇ ਲੱਗ ਜੇ ਉਹਨੂੰ ਮੈਂ ਸਫਲ ਗਿਣਾਂਗਾ, ਸਫਲ ਹੀ ਹੋਈ ਜਾਣਾਂਗਾ। ਇਸ ਤਰ੍ਹਾਂ ਸ਼ਰਧਾ ਦੇ ਬਚਨ ਸੁਣ ਕੇ ਇਹਦੇ ਅੰਦਰ ਕੋਈ ਬਹੁਤਾ ਅਸਰ ਨਹੀਂ ਹੋਇਆ ਹੈ, ਸਗੋਂ ਇਹ ਕਿਹਾ ਵੀ ਤੁਸੀਂ ਤਾਂ ਇਹਦੀ ਵਡਿਆਈ ਕਰ ਰਹੇ ਹੋ, ਮੈਨੂੰ ਤਾਂ ਬੜੀ ਚਿੰਤਾ ਨਾਲ ਦਿਨ ਲੰਘ ਰਹਿੰਦਾ ਹੈ ਵੀ ਜਿਸ ਕੰਮ ਉੱਪਰ ਵੀ ਮੈਂ ਇਹਨੂੰ ਸਾਵਧਾਨ ਕੀਤਾ ਹੈ ਉਹ ਸਵਾਰਿਆ ਨਹੀਂ ਹੈ, ਵਿਗਾੜਿਆ ਹੈ। ਇਸੇ ਤਰ੍ਹਾਂ ਖੇਤੀ ਉੱਪਰ ਲਾਇਆ ਸੀ, ਬਚਾਇਆ ਸੀ, ਅਤੇ ਉਹ ਵੀ ਖੇਤ ਵੀ ਪਹਿਲਾਂ ਹਰਾ ਭਰਾ ਹੋ ਗਿਆ, ਮਰੋ ਗੁੱਜੀਆਂ ਕੂਹਾਂ ਮੱਝੀਆਂ ਗੜ ਗਏ, ਹੋਰ ਡੰਗਰ ਵਿੱਚ ਵੜੇ ਰਹੇ, ਕੋਈ ਉਹਨਾਂ ਨੂੰ ਕੱਢਿਆ ਨਹੀਂ, ਉਜਾੜ ਸੱਟਿਆ। ਪਹਿਲਾਂ ਵੀ ਛੋਟੀ ਅਵਸਥਾ ਵਿੱਚ ਹੀ ਘਰ ਦੇ ਵਿੱਚੋਂ ਜਿਹੜੀ ਕੋਈ ਵਸਤੂ ਚੁੱਕਦੇ ਦੇ ਕੇ ਬਾਹਰ ਸੁੱਟੇ ਆਉਂਦੇ, ਵਾਪਸ ਨਹੀਂ ਲਿਆਉਂਦੇ ਸਨ। ਹੋਰ ਉਸ ਵੇਲੇ ਕਿਹਾ ਵੀ ਤੂੰ ਤਾਂ ਬਹੁਤ ਅਣਜਾਣ ਬੁੱਧੀ ਵਾਲਾ ਹੈ, ਤੂੰ ਇਹਨਾਂ ਨੂੰ ਸਮਝ ਨਹੀਂ ਸਕਦਾ ਹੈ, ਤੇਰੀ ਜਿਹੜੀ ਮਤਬੁੱਧ ਹੈ ਉਹ ਮਾਇਆ ਵਿੱਚ ਲਪਟੀ ਹੈ, ਮਾਇਆ ਵਿੱਚ ਫਸੀ ਹੋਈ ਹੈ, ਤੂੰ ਇਹਨਾਂ ਦੇ ਗੁਜੇ ਗੁਣਾਂ ਨੂੰ ਕਿਵੇਂ ਪਛਾਣ ਸਕੇ। ਸੋ ਇਸ ਤਰ੍ਹਾਂ ਦਾ ਜਿਹੜਾ ਪ੍ਰਸੰਗ ਹੈ ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਰਲ ਮਿਲ ਕੇ ਸ਼ਰਧਾ ਭਾਵਨਾ ਨਾਲ ਸੰਗਤ ਰੂਪ ਵੀ ਜੁੜ ਕੇ ਸੁਣਿਆ ਸੀ। ਅੱਜ ਅੱਗੇ ਪ੍ਰਸੰਗ ਆ ਰਿਹਾ ਹੈ, ਉਹ ਸ਼ਰਧਾ ਭਾਵ ਨਾਲ ਮਨ ਦੀ ਇਕਾਗਰਤਾ ਨਾਲ ਆਪਾਂ ਰਲ ਮਿਲ ਕੇ ਸੁਣੀਏ ਜੀ। ਬੰਦੋ ਪਦ ਸ੍ਰੀ ਸਾਰਦਾ ਪ੍ਰਸੰਗ ਕਹਿਣ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ, ਜੋ ਕਵੀਆਂ ਦਾ ਨਿਯਮ ਹੈ ਤਰਵਾ ਬੰਨਿਆ, ਉਸਨੂੰ ਵੀ ਪੂਰਾ ਕਰਦੇ ਹੈ। ਜੋ ਕਵਿਤਾ ਦੀ ਦਾਤੀ ਹੈ ਸਾਰਦਾ ਸ਼ਕਤੀ, ਉਹਦੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ। ਉਤਪਲ ਦਲ ਦੁੱਤ ਨੈਣ, ਦੋਵੇਂ ਨੇਤਰਾਂ ਦੀ ਜਿਹੜੀ ਦੁਦਕੀ ਹੈ ਸੋਭਾ ਹੈ, ਜਿਵੇਂ ਕਵਲ ਦੇ ਪੱਤਰੇ ਹੁੰਦੇ ਨਾ ਚੌੜੇ, ਇਸ ਤਰ੍ਹਾਂ ਚੌੜੇ ਨੇਤਰਾਂ ਦੀ ਬੜੀ ਸੋਭਾ ਹੈ। ਔਰ ਦਾ ਸਰਤਾ ਸੁਮਤ ਕੀ, ਸਾਡੇ ਜਿਹੜੇ ਕਵੀ ਲੋਕ ਉਹਨਾਂ ਦੇ ਹਿਰਦਿਆਂ ਵਿੱਚ ਸ੍ਰੇਸ਼ਠ ਮਰਦੀ ਜਿਹੜੀ ਨਦੀ ਹੈ ਉਹਨੂੰ ਵਗਾਉਣ ਵਾਲੀ ਹੈ, ਚਲਾ ਦੇਣ ਵਾਲੀ ਹੈ। ਬੀਚੀ ਜਿਹ ਬਾਰ ਬੈਨ, ਜਿਹਦੇ ਵਿੱਚੋਂ ਜਿਹੜੇ ਕੋਈ ਕਵਿਤਾ ਦੇ ਸ੍ਰੇਸ਼ਠ ਬਚਨ ਨਿਕਲਦੇ ਹਨ, ਇਹ ਬੀਚੀ ਕੀ ਲਹਿਰਾਂ ਉੱਠਦੀਆਂ, ਛੱਲਾਂ ਉੱਠਦੀਆਂ ਹਨ। ਇਸੇ ਤਰ੍ਹਾਂ ਗੁਰਬਾਣੀ ਦੀ ਮਹਿਮਾ ਦਾ ਮੰਗਲ ਹੈ ਸ੍ਰੀ ਸ਼੍ਰੋਮਣੀ ਜਿਹੜੀ ਸਾਰਦਾ ਕੀ ਗੁਰਬਾਣੀ ਹੈ, ਉਹਦੇ ਜਿਹੜੇ ਸ਼ਬਦ ਰੂਪੀ ਪਦ ਕੀਏ ਚਰਨ ਹਨ, ਹਿਰਦੇ ਚਰਨ ਸ਼ਬਦ ਸਤਿਗੁਰੂ ਗੁਰੂ ਨਾਨਕ ਬੰਧਿਓ ਪਾਲ, ਜਿਹੜੇ ਹਿਰਦੇ ਵਿੱਚ ਸ਼ਬਦ ਵਸਾਉਣੇ ਮਹਾਰਾਜ ਦੇ ਚਰਨੀ ਵਸਾਉਣੇ, ਜਿਹੜਾ ਇਹ ਸ਼ਬਦ ਦਾ ਬਣ ਧਿਆਨ ਧਰਨਾ, ਇਹ ਗੁਰੂ ਮਹਾਰਾਜ ਦੇ ਚਰਨਾਂ ਦਾ ਧਿਆਨ ਹੀ ਧਰਨਾ ਹੈ। ਕਈ ਲੋਕ ਕਹਿੰਦੇ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਸੀ ਉਦੋਂ ਉਹਨਾਂ ਦੇ ਚਰਨ ਸੀ, ਉਦੋਂ ਕੋਈ ਚਰਨਾਂ ਨੂੰ ਮੱਥਾ ਵੀ ਟੇਕ ਸਕਦਾ ਸੀ ਅਤੇ ਚਰਨਾਂ ਦਾ ਧਿਆਨ ਵੀ ਕਰ ਸਕਦਾ ਸੀ। ਹੁਣ ਤਾਂ ਗੁਰੂ ਨਾਨਕ ਸਾਹਿਬ ਇਸ ਸੰਸਾਰ ਦੇ ਵਿੱਚ ਹੈ ਨਹੀਂ, ਹੁਣ ਕਿਹੜੇ ਚਰਨਾਂ ਨੂੰ ਮੱਥਾ ਟੇਕੀਏ, ਕਿਹੜੇ ਚਰਨਾਂ ਦਾ ਧਿਆਨ ਕਰੀਏ। ਉਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਇਸ ਦਾ ਖੁਲਾਸਾ ਕੀਤਾ, ਹਿਰਦੇ ਚਰਨ ਸ਼ਬਦ ਸਤਿਗੁਰੂ ਕੋ। ਇਹ ਜਿਹੜੀ ਗੁਰਬਾਣੀ ਦੇ ਸ਼ਬਦ ਹੈ, ਇਹ ਗੁਰੂ ਮਹਾਰਾਜ ਦੇ ਚਰਨ ਹੈ। ਇਸ ਤਰ੍ਹਾਂ ਜਿਹੜਾ ਬਾਣੀ ਦੇ ਸ਼ਬਦਾਂ ਵਿੱਚ ਧਿਆਨ ਕਰਨਾ ਹੈ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰਨਾ ਹੈ, ਜਿਹੜੇ ਗੁਰਬਾਣੀ ਦੇ ਸ਼ਬਦਾਂ ਨੂੰ ਸ਼ਰਧਾ ਭਾਵਨਾ ਨੂੰ ਮੱਥਾ ਟੇਕਣਾ ਹੈ, ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਨਮਸਕਾਰ ਕਰਨੀ ਹੈ। ਸੋ ਇਸ ਕਰਕੇ ਕਵੀ ਕਹਿੰਦਾ ਜੇ ਸੀ ਕੀਏ ਸ਼੍ਰੋਮਣੀ ਇਹ ਸਾਰਦਾ ਕੀਏ ਤੁਰਕੀ ਸੱਚ ਕੀ ਅਕਾਲ ਗੋ ਬਾਣੀ ਹੈ। ਇਹਦੇ 'ਚ ਸ਼ਬਦ ਰੂਪ ਚਰਨਾਂ ਨੂੰ ਮੈਂ ਬੰਦੋ ਕੀਏ ਨਮਸਕਾਰ ਕਰਦਾ ਹਾਂ। ਉਤਪਲ ਦਲ ਦੁੱਤ ਨੈਣ, ਇਸ ਤਰ੍ਹਾਂ ਜੋ ਗੁਰਬਾਣੀ ਹੈ ਜਿਵੇਂ ਕਵਲ ਦੇ ਪੱਤਰੇ ਪਾਣੀ ਤੋਂ ਨਿਰਲੇਪ ਰਹਿੰਦੇ ਹੈ, ਉਹ ਜਿਹੜੀ ਗੁਰਬਾਣੀ ਹੈ ਕਵਲ ਦੇ ਪੱਤਰਿਆਂ ਵਾਂਗ ਸੰਸਾਰ ਦੇ ਪਦਾਰਥਾਂ ਨੂੰ ਵੀ ਪਾਣੀ ਤੋਂ ਨਿਰਲੇਪ ਕਰਨ ਵਾਲੀ ਹੈ। ਜਿਹੜਾ ਪਾਣੀ ਦਾ ਆਸਰਾ ਲੈਂਦਾ, ਪਾਣੀ ਪੜ੍ਹਦਾ, ਪਾਣੀ ਨੂੰ ਮੱਥਾ ਟੇਕਦਾ, ਇਸੇ ਤਰ੍ਹਾਂ ਦੁੱਧ ਨੈਣ ਮਨ ਅਤੇ ਜਿਹੜੇ ਬੁੱਧ ਰੂਪ ਨੇਤਰ ਹੈ ਇਹਨਾਂ ਨੂੰ ਦਰਕੀਏ ਸੋਭਾ ਬਖਸ਼ਣ ਵਾਲੀ, ਸੁੰਦਰਤਾ ਬਖਸ਼ਣ ਵਾਲੀ ਹੈ। ਜਿਹੜਾ ਗੁਰਬਾਣੀ ਪੜ੍ਹਦਾ ਉਹਦੇ ਮਨ ਬੁੱਧ ਨੇਤਰ ਬਹੁਤ ਸੁੰਦਰ ਹੋ ਜਾਂਦੇ, ਮਨ ਵੀ ਸੁੰਦਰ, ਮਾਇਆ ਦੀ ਪਾਪਾਂ ਦੀ ਕਾਲਕ ਮਾੜੇ ਪੜ੍ਹਨੇ ਖਤਮ ਹੋ ਜਾਂਦਾ ਹੈ, ਬੁੱਧੀ ਵੀ ਨਿਰਮਲ ਸੋਭਾ ਸੁੰਦਰ ਹੋ ਜਾਂਦੀ, ਆਤਮ ਬਛੈਣੀ ਬੁੱਧ ਹੋ ਜਾਂਦੀ ਹੈ। ਇਸ ਤਰ੍ਹਾਂ ਦੋਵੇਂ ਮਨ ਬੁੱਧ ਰੂਪ ਨੇਤਰਾਂ ਵਿੱਚ ਜੋ ਦੁੱਧ ਕੀਏ ਸੁੰਦਰਤਾ ਬਖਸ਼ਣ ਵਾਲੀ ਹੈ। ਔਰ ਦਾ ਸਰਤਾ ਸੁਮਤ ਕੀ, ਫਿਰ ਜਿਹੜੀ ਗੁਰਬਾਣੀ ਹੈ ਹਿਰਦੇ ਵਿੱਚ ਜਿਹੜੀ ਸ੍ਰੇਸ਼ਟ ਮਤ ਹੈ, ਭਾਵ ਭਗਤੀ ਵਾਲੀ ਮਤ ਹੈ, ਉਹਦੀ ਸਰਤਾ ਕੀ ਨਦੀ ਵਗਾ ਚਲਾ ਦੇਣ ਵਾਲੀ ਹੈ। ਬੀਚੀ ਜਿਹੇ ਬਾਰ ਬੈਨ, ਜਿਸ ਗੁਰਬਾਣੀ ਦੇ ਸ੍ਰੇਸ਼ਟ ਜਿਹੜੇ ਬੈਨ ਕੀ ਬਚਨ ਹਨ, ਇਹੀ ਜਿਵੇਂ ਨਦੀ ਵਿੱਚੋਂ ਬੀਚੀ ਕੇ ਲਹਿਰਾਂ ਛੱਲਾਂ ਉੱਠਦੀਆਂ ਹੁੰਦੀਆਂ, ਇਹ ਜਿਹੜੇ ਗੁਰਬਾਣੀ ਦੇ ਸ੍ਰੇਸ਼ਟ ਬਚਨ ਹਨ, ਇਹੀ ਗੁਰਬਾਣੀ ਰੂਪ ਨਦੀ ਵਿੱਚੋਂ ਬੀਚੀ ਕੀ ਲਹਿਰਾਂ ਇਹ ਛੱਲਾਂ ਉੱਠ ਰਹੀਆਂ ਹਨ। ਸ੍ਰੀ ਬਾਲਾ ਸੁੰਦਰ ਵਾਚ, ਚੌਪਈ ਪਾਵਸ ਕਰਤ ਬਿਲਾਸ ਬਿਤਾਈ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਦੇ ਬਿਲਾਸ ਕਰਦਿਆਂ, ਚੋਜ ਕਰਦਿਆਂ, ਜਿਹੜੀ ਬਰਸਾਤ ਰੁੱਤ ਸੀ, ਸਾਉਣ ਭਾਦੋਂ ਦੇ ਮਹੀਨੇ ਸਨ, ਇਹਨਾਂ ਨੂੰ ਬਿਤਾਇਆ ਹੈ, ਪੂਰਿਆ ਕੀਤਾ ਹੈ। ਬਹਰ ਨਵੀਨ ਅਪਰ ਰਿਤ ਆਈ, ਬਰਸਾਤ ਰੁੱਤ ਤੋਂ ਬਗੈਰ ਹੋਰ ਜਿਹੜੀ ਨਵੀਂ ਰੁੱਤ ਹੈ ਕਹਿੰਦੇ ਹੋ ਆ ਗਈ ਹੈ, ਸ਼ੁਰੂ ਹੋ ਗਈ ਹੈ। ਸੁੰਦਰ ਸਰਦ ਸਾਰਦਾ ਮਨ, ਉਹ ਹੈ ਕਹਿੰਦੇ ਸੁੰਦਰ ਸਰਦ ਰੁੱਤ, ਜਿਹੜੀ ਇਹ ਸੁੰਦਰ ਸਾਰਦਾ ਸਰਦ ਰੁੱਤ ਹੈ, ਇਹ ਮਨੋ ਜਿਵੇਂ ਸਾਰਦਾ ਹੁੰਦੀ ਹੈ, ਸੁਸਤੀ ਹੁੰਦੀ ਇਹਦੇ ਵਾਂਗ ਹੈ, ਮਨ ਲਾ ਬਦਨ ਚੰਦਰਮਾ ਬਿਮਲ ਪਛਾਨੋ, ਜਿਵੇਂ ਸਾਰਦਾ ਦਾ ਮੁੱਖ ਉੱਜਲ ਹੈ, ਇਸ ਤਰ੍ਹਾਂ ਜਿਹੜੀ ਸਰਦ ਰੂਪੀ ਸਾਰਦਾ ਹੈ, ਇਹ ਜਿਹੜਾ ਉੱਜਲ ਚੰਦਰਮਾ ਹੈ, ਇਹੀ ਕਹਿੰਦੇ ਦਾ ਮੁੱਖ ਪਛਾਣ ਲਓ। ਅੰਬਰ ਬਰ ਨੀਲਾ ਬਰ ਲੀਨਾ, ਇਸੇ ਤਰ੍ਹਾਂ ਜਿਵੇਂ ਸਾਰਦਾ ਨੇ ਨੀਲੇ ਰੰਗ ਦਾ ਉੱਪਰ ਵਸਤਰ ਜਿਹਾ ਲਿਆ ਹੋਵੇ, ਇਸ ਤਰ੍ਹਾਂ ਜਿਹੜਾ ਆਕਾਸ਼ ਨੀਲਾ ਹੈ, ਇਹੀ ਮਨ ਸਰਦ ਰੂਪ ਜਿਹੜੀ ਸਰਦਾ ਹੈ ਉਹਨੇ ਸ੍ਰੇਸ਼ਟ ਨੀਲੇ ਰੰਗ ਦਾ ਬਸਤਰ ਜਾ ਲਿਆ ਏ, ਚੁੰਨੀ ਜੀ ਉੱਪਰ ਉੱਡੀ ਹੋਈ ਹੈ, ਜਾ ਕੇ ਸ਼ੁਭਤ ਪਰਯੋਦੈ ਪੀਨਾ। ਹਾਂ, ਇਸੇ ਤਰ੍ਹਾਂ ਇਹ ਜਿਹੜੀ ਸਰਦ ਰੂਪੀ ਸਰਦਾ ਹੈ, ਆ ਜਿਹੜੇ ਆਕਾਸ਼ ਵਿੱਚ ਚਿੱਟੇ ਰੰਗ ਦੇ ਬੱਦਲ ਹਨ, ਇਹੀ ਪਿਓਧਰ ਨੂੰ ਅਸਤਰਾਂ ਦਾ ਹੁੰਦਾ, ਪਿਓਧਰ ਨੂੰ ਬੱਦਲਾਂ ਦਾ ਹੁੰਦਾ ਹੈ। ਇਸ ਲੇਖਾ ਅਲੰਕਾਰ ਅਨੁਸਾਰ ਦੋ ਅਰਸੇ ਦੇ ਵਿੱਚ ਗ੍ਰਹਿਣ ਕਰਨੇ, ਜਿਸਦੇ ਆ ਜਿਹੜੇ ਆਕਾਸ਼ ਵਿੱਚ ਚਿੱਟੇ ਰੰਗ ਦੇ ਬੱਦਲ ਹਨ, ਇਹੀ ਮਾਨੋ ਪਿਓਧਰ ਕੀ ਜਿਹੜੇ ਅਸਤਨ ਹਨ ਕਠਨ ਸਖਤ, ਇਹ ਸਜ ਰਹੇ ਹਨ ਸੁਭ ਰਹੇ ਹਨ। ਉਡਗਨ ਭੂਖਨ ਜਰੇ ਜਰਾਊ, ਜਿਹੜੇ ਗਹਿਣਿਆਂ ਵਿੱਚ ਜੜਾਊ ਜੜੇ ਹੁੰਦੇ ਆ, ਫਿਰ ਗਹਿਣੇ ਸਜਦੇ ਆ। ਇਸ ਤਰ੍ਹਾਂ ਆਕਾਸ਼ ਵਿੱਚ ਜਿਹੜੇ ਤਾਰੇ ਹਨ, ਇਹੀ ਆਕਾਸ਼ਕ ਗਹਿਣੇ ਵਾਂਗ ਹੈ, ਅਤੇ ਜਿਹੜੇ ਤਾਰੇ ਹਨ ਇਹ ਗਹਿਣੇ ਗਹਿਣਿਆਂ ਵਿੱਚ ਜੜਾਊ ਜੜੇ ਹੋਏ ਹੈ। ਜਿਹੜੀ ਸਰਦ ਰੂਪੀ ਸਾਰਦਾ ਹੈ, ਆਕਾਸ਼ ਰੂਪੀ ਗਹਿਣੇ ਜਿਹਦੇ ਵਿੱਚ ਤਾਰੇ ਰੂਪੀ ਹੈ ਜੜਾਊ ਜੜੇ ਹੋਏ ਹੈ, ਉਹ ਪਾਏ ਹੋਏ ਆ ਸਜਾਏ ਹੋਏ ਹੈ। ਲਲਿਤ ਮਰਾਲੰਗ ਪਾਵਨ ਪਾਉ, ਇਸੇ ਤਰ੍ਹਾਂ ਵੀ ਸਾਰਦਾ ਦੇ ਪਵਿੱਤਰ ਚਰਨ ਕਿਹੜੇ ਹੈ। ਇਹ ਸਰਦ ਰੂਪੀ ਜਿਹੜੀ ਸਾਰਦਾ ਹੈ, ਜਿਹੜੇ ਕਹਿੰਦੇ ਆਹ ਸਹਿਣਾ ਸੁੰਦਰ ਉਡਾਰੀਆਂ ਮਾਰ ਰਹੇ ਆਕਾਸ਼ਾਂ ਵਿੱਚ, ਉੱਡ ਰਹੇ ਇੱਧਰ ਉੱਧਰ, ਇਹ ਪਵਿੱਤਰ ਇਸਦੇ ਚਰਨ ਹਨ ਸਰਦ ਰੂਪ ਸਾਰਦਾ ਦੇ। ਮ੍ਰਿਗਲ ਕਮਲ ਕਰ ਜਿਹ ਦੂਤ ਪੂਰੀ, ਜਿਹੜੇ ਕੋਮਲ ਕਮਲ ਹਨ, ਇਹ ਮਾਨੋ ਸਾਰਦਾ ਸਰਦ ਰੂਪੀ ਸਰਦ ਦੇ ਰੱਤ ਹੱਥ ਹਨ, ਜਿਨ੍ਹਾਂ ਦੀ ਬੜੀ ਤਕੜੀ ਦੁਤੀ ਹੈ ਸੁਭਾ ਹੈ। ਉਜਲ ਦੇਹ ਚੰਦਰ ਕਾਰੂਰੀ, ਚੰਦਰਮਾ ਦੀ ਸੋਹਣੀ ਚਾਨਣੀ ਹੈ, ਇਹ ਮਾਨੋ ਸਰਦ ਰੂਪੀ ਜਿਹੜੀ ਸਾਰਦਾ ਹੈ, ਉਹਦੀ ਉਜਲ ਦੇਹੀ ਹੈ, ਨਿਰਮਲ ਦੇਹੀ ਹੈ। ਕਮਤੀ ਕਰਤ ਤਪਤ ਸੀ ਕੁਮਤੀ, ਜਿਹੜੀ ਖੋਟੀ ਮਤ ਰੂਪੀ ਤਪਸ਼ ਹੈ, ਉਸਨੂੰ ਇਹ ਸਰਦ ਰੂਪੀ ਜਿਹੜੀ ਸਾਰਤਾ ਹੈ, ਉਹ ਕਮਤੀ ਕਰ ਰਹੀ ਹੈ, ਦੂਰ ਕਰ ਰਹੀ ਹੈ। ਸਦਾ ਬਧਾਵਤ ਸੀਤਲ ਸੁਮਤੀ, ਸਰਦ ਰੂਪੀ ਜਿਹੜੀ ਸਾਰਦਾ ਹੈ, ਹਮੇਸ਼ਾ ਜਿਹੜੀ ਸ੍ਰੇਸ਼ਟ ਮਤ ਹੈ, ਇਹ ਸੀਤਲਤਾ ਵਧਾ ਫੁਲਾ ਰਹੀ ਹੈ। ਘਰ ਘਰ ਪਿੱਤਰ ਪਰਾਹੁਣ ਆਏ, ਅਸੂ ਤੇ ਕੱਤਕ ਮਹੀਨੇ ਨੂੰ ਸਰਦ ਰੁੱਤ ਕਿਹਾ ਜਾਂਦਾ ਹੈ। ਇਹ ਸਰਦ ਰੁੱਤ ਜਿਹੜੀ ਅੱਸੂ ਦੇ ਮਹੀਨੇ ਵਿੱਚ ਸ਼ੁਰੂ ਹੁੰਦੀ ਹੈ, ਜਿਸ ਕਰਕੇ ਕਹਿੰਦੇ ਅੱਸੂ ਦਾ ਮਹੀਨਾ ਚੜ੍ਹਨ ਕਰਕੇ, ਸਰਦ ਰੁੱਤ ਸ਼ੁਰੂ ਹੋਣ ਕਰਕੇ, ਘਰਾਂ ਘਰਾਂ ਦੇ ਵਿੱਚ ਜਿਹੜੇ ਆ ਮਰੇ ਹੋਇਆ ਪਿੱਤਰ ਬਜ਼ੁਰਗ, ਉਹ ਪ੍ਰਾਹੁਣਿਆਂ ਵਾਂਗ ਆ ਗਏ, ਕਿਉਂਕਿ ਅੱਸੂ ਦੇ ਮਹੀਨੇ ਵਿੱਚ ਸ਼ਰਾਧ ਆਉਂਦੇ ਹੈ ਨਾ, ਅਤੇ ਘਰਾਂ ਘਰਾਂ ਵਿੱਚ ਬਜ਼ੁਰਗਾਂ ਦੇ ਨਿਵੇਤ ਕੋਈ ਭੋਜਨ ਛਕਾਇਆ ਜਾਂਦਾ ਹੈ। ਇਸ ਕਰਕੇ ਕਵੀ ਕਹਿ ਰਿਹਾ ਵੀ ਘਰਾਂ ਘਰਾਂ ਵਿੱਚ ਬਜ਼ੁਰਗਾਂ ਰੂਪੀ ਪ੍ਰਾਹੁਣੇ ਆ ਗਏ, ਸਭ ਦੇ ਘਰਾਂ ਵਿੱਚ ਬਜ਼ੁਰਗਾਂ ਨੂੰ ਦਿਨ ਵਿੱਚ ਭੋਜਨ ਛਕਾਇਆ ਜਾ ਰਿਹਾ ਹੈ। ਪੰਥੀ ਪੁਰ ਨਿਜ ਪੰਥ ਸਿਧਾਏ, ਜਿਹੜੇ ਕੋਈ ਰਾਹੀ ਪੰਧੀ ਹੈ, ਮੁਸਾਫਰ ਹੈ, ਜੋ ਆਪਣੇ ਥਾਵਾਂ ਵਿੱਚ ਟਿਕੇ ਸੀ, ਉਹ ਆਪੋ ਆਪਣੇ ਸ਼ਹਿਰਾਂ ਵੱਲ ਨੂੰ ਰਸਤਿਆਂ ਵਿੱਚ ਚੱਲ ਪਏ ਹਨ। ਜਾਣੀ ਜਿਹੜੇ ਬਰਸਾਤ ਰੁੱਤ ਕਰਕੇ ਰਾਹੀ ਪੰਧੀ ਟਿਕ ਗਏ ਸਨ, ਉਹ ਆਪੋ ਆਪਣੇ ਸ਼ਹਿਰਾਂ ਦੇ ਰਸਤਿਆਂ ਨੂੰ ਚੱਲ ਪਏ ਹਨ। ਪੂਜ ਪਾਏ ਤਾ ਚੰਡ ਗਣੇਸ਼ਾ, ਅੱਸੂ ਦੇ ਮਹੀਨੇ ਵਿੱਚ ਜਾਂ ਦੁਸਹਿਰਾ ਜਾ ਆਉਂਦਾ ਹੈ, ਹਿੰਦੂ ਲੋਕ ਫਿਰ ਚੰਡੀ ਨੂੰ ਪੂਜਦੇ ਆ, ਗਣੇਸ਼ ਨੂੰ ਪੂਜਦੇ ਹਨ। ਇਸੇ ਤਰ੍ਹਾਂ ਪਾਏ ਤਾਂ ਨਾ ਦੁਸਹਿਰੇ ਦਾ ਹੈ, ਚੰਡੀ ਅਤੇ ਗਣੇਸ਼ ਨੂੰ ਪੂਜ ਕੇ ਫਿਰ ਦੁਸਹਿਰਾ ਜਿਹਾ ਮਨਾਉਂਦੇ ਆ, ਰਾਵਣ ਦਾ ਬਣਾ ਕੇ ਫੋਟੋ ਜਾਂ ਉਹਨੂੰ ਅੱਗ ਜਿਹੀ ਲਾ ਕੇ, ਫਿਰ ਇਸ ਤਰ੍ਹਾਂ ਕਹਿੰਦੇ ਵੀ ਨੇਕੀ ਦੀ ਜਿੱਤ ਹੋਈ ਹੈ, ਬਦੀ ਦੀ ਹਾਰ ਹੋ ਗਈ ਹੈ। ਸੋ ਸੋਹਲੇ ਗਾਉਂਦੇ ਰਾਮ ਦੇ, ਰੋਣ ਨੂੰ ਫਿੱਟੇ ਦੁਰਗਾ ਲਾਣਾ ਤਾਂ ਦਿੰਦੇ ਆ, ਇਹ ਦੁਸ਼ਟ ਮਾਰਿਆ ਗਿਆ, ਇਹ ਖਤਮ ਹੋ ਗਿਆ, ਸਾੜ ਮਾਰ ਦਿੱਤਾ ਇਹ। ਇਸ ਤਰ੍ਹਾਂ ਕਹਿੰਦੇ ਲੋਕ ਜਿਹੜੇ ਅੱਸੂ ਦੇ ਮਹੀਨੇ ਵਿੱਚ ਪਹਿਲਾਂ ਚੰਡੀ ਨੂੰ ਪੂਜਦੇ, ਫਿਰ ਗਣੇਸ਼ ਨੂੰ ਮੋਂਦੇ ਹਿੰਦੂ ਲੋਕ, ਫਿਰ ਪਾਏ ਤਾਂ ਨਹੀਂ ਆ ਦੁਸਹਿਰਾ ਮਨਾਉਂਦੇ ਹੈ, ਉਹਨੂੰ ਅੱਗ ਲਾਉਂਦੇ ਹੈ, ਜਾਂ ਪਾਏ ਤਾਂ ਪੈਂਤੜੇ ਦਾ ਹੁੰਦਾ ਹੈ। ਜਿਹੜੇ ਰਾਜੇ ਲੋਕ ਆਪਣੇ ਜਿਹੜੇ ਵੈਰੀ ਲੋਕ ਉਹਨਾਂ ਦੇ ਦੇਸ਼ਾਂ ਨੂੰ ਜਦੋਂ ਚੜ੍ਹਾਈ ਕਰਕੇ ਜਾਣਾ ਹੁੰਦਾ ਹੈ, ਫਿਰ ਉਹ ਕੋਈ ਚੰਗਾ ਮਹੂਰਤ ਸੁਲਾ ਲੈਂਦੇ ਹੈ। ਜੋ ਅਸੀਂ ਲੋਕ ਦੱਸ ਦਿੰਦੇ ਵੀ ਫਲਾਨੇ ਸਮੇਂ ਤੋਂ ਚੜ੍ਹਾਈ ਕਰਨੀ, ਜੇ ਕਿਸੇ ਕਾਰਨ ਕਰਕੇ ਉਸ ਸਮੇਂ ਉੱਥੋਂ ਉਹਨਾਂ ਤੋਂ ਚੜ੍ਹਾਈ ਨਾ ਹੋ ਸਕੇ, ਫਿਰ ਉਸ ਸਮੇਂ ਦੇ ਵਿੱਚ ਆਪਣੇ ਕੋਲੋਂ ਕੋਈ ਨਾ ਆਪਣਾ ਜਿਹੜਾ ਸ਼ਸਤਰ ਹੈ ਜਾਂ ਬਸਤਰ ਹੈ ਜਾਂ ਹੋਰ ਕੋਈ ਚੀਜ਼ ਹੈ ਉਹਨੂੰ ਉਸ ਸਮੇਂ ਵੀ ਉਹ ਤੋਰ ਦਿੰਦੇ ਸੀ, ਰਵਾਨਾ ਕਰ ਦਿੰਦੇ ਸੀ। ਜਾਂ ਘੋੜਾ ਜਿਹਦੇ ਸਵਾਰੀ ਕਰਨੀ ਹੈ ਉਹਨੂੰ ਸਜਾ ਵਜਾ ਕੇ ਸ਼ਿੰਗਾਰ ਕੇ ਹੋਰ ਜਿਹੜਾ ਸ਼ਸਤਰ ਬਸਤਰ ਕਤੂਰ ਹੈ ਉਹ ਬੰਨ ਕੇ ਨਾ ਉਹਦੇ ਨਾਲ ਉੱਤੇ ਰੱਖ ਕੇ ਅਤੇ ਦਾਸ ਨੂੰ ਕਹਿਣਾ ਵੀ ਇਸ ਸਮੇਂ ਵਿੱਚ ਇਹਨੂੰ ਤੂੰ ਲੈ ਜਾ। ਉਹਨੇ ਤੁਰ ਜਾਣਾ, ਆ ਫਿਰ ਮਗਰੋਂ ਚੱਲ ਪੈਣਾ। ਇਸ ਤਰ੍ਹਾਂ ਜਿਹੜੀ ਪਹਿਲਾਂ ਕੋਈ ਚੀਜ਼ ਤੋਰ ਦੇਣੀ ਉਸ ਸਮੇਂ ਦੇ ਵਿੱਚ ਉਹਨੂੰ ਪੈਂਤਾ ਕਹਿੰਦੇ, ਪੈਂਤੜਾ ਰੱਖਣਾ ਕਹਿੰਦੇ ਸਨ। ਇਸ ਤਰ੍ਹਾਂ ਅੱਸੂ ਦੇ ਮਹੀਨੇ ਵਿੱਚ ਕਹਿੰਦੇ ਇਹ ਜਿਹੜੇ ਰਾਜੇ ਲੋਕ ਵੈਰੀਆਂ ਉੱਪਰ ਚੜ੍ਹਨ ਵਾਸਤੇ ਉਹਨਾਂ ਨੇ ਵੀ ਪੈਂਤਾ ਰੱਖ ਦਿੱਤੇ ਹੈ, ਆਪੋ ਆਪਣੇ ਬਸਤਰ ਤੇ ਸ਼ਸਤਰ ਰਵਾਨਾ ਕਰ ਦਿੱਤੇ ਹਨ। ਰਿਪ ਦੇਸ਼ਨ ਪਰ ਚੜੇ ਨਰੇਸ਼ਾ, ਜਿਹੜੇ ਆਪਣੇ ਬੈਰੀ ਦੇਸ਼ ਹੈ ਉਹਨਾਂ ਉੱਪਰ ਰਾਜੇ ਚੜ ਗਏ ਫਤਿਹ ਕਰਨ ਲਈ। ਭਏ ਸੇਤ ਜਲ ਮੁਗ ਜਲ ਹੀਨਾ, ਸਰਦ ਰੁੱਤ ਦੇ ਆਉਣ ਕਰਕੇ ਅੱਸੂ ਕੱਤਕ ਦੇ ਚੜ੍ਹਨੇ ਕਰਕੇ ਜਿੰਨੇ ਬੱਦਲ ਹੈ ਜਲ ਤੋਂ ਰਹਿਤ ਹੋਣੇ ਕਰਕੇ ਸਾਰੇ ਸੇਤ ਕੀ ਉੱਜਲ ਹੋ ਗਏ, ਚਿੱਟੇ ਹੋ ਗਏ ਹਨ। ਜਿਉਂ ਧਨ ਬੀਤੀ ਬੈਸ ਬਲ ਸ਼ੀਨਾ, ਕਹਿੰਦੇ ਬੱਦਲ ਚਿੱਟੇ ਹੋ ਗਏ ਜਿਵੇਂ ਕਿਸੇ ਦੀ ਉਮਰ ਬਹੁਤੀ ਸਰੀਰ ਦੀ ਲੰਘ ਜਾਏ ਤੇ ਉਹ ਸਰੀਰ ਵਿੱਚੋਂ ਬਲ ਜਾ ਨਾਸ ਹੋ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਬੱਦਲਾਂ ਵਿੱਚੋਂ ਪਾਣੀ ਨਾਸ ਹੋ ਗਿਆ, ਚਿੱਟੇ ਹੋ ਗਏ ਹਨ, ਬੁੜੇ ਬਜ਼ੁਰਗ ਹੋ ਗਏ ਦਾੜੇ ਚਿੱਟੇ ਵਾਲੇ। ਨਾਸੇ ਅਲਪ ਜੰਤ ਜੇ ਰਾਸੀ, ਇਸੇ ਤਰ੍ਹਾਂ ਜਿੱਥੇ ਬਰਸਾਤ ਰੁੱਤ ਵਿੱਚ ਹਰ ਪਾਸੇ ਛੋਟੇ ਵੱਡੇ ਜੀਆ ਜੰਤ ਫਿਰਦੇ ਸੀ ਘੁੰਮਦੇ, ਉਹ ਸਰਦ ਰੁੱਤ ਆਉਣੇ ਕਰਕੇ ਅੱਸੂ ਕੱਤਕ ਦਾ ਮਹੀਨੇ ਆਉਣ ਕਰਕੇ ਜਿੰਨੇ ਛੋਟੇ ਜੀਵ ਜੰਤ ਹੈ ਉਹ ਸਾਰੇ ਕਹਿੰਦੇ ਖਤਮ ਹੋ ਗਏ, ਮਰ ਮੁੱਕ ਗਏ ਹਨ। ਜਨ ਗਿਆਨੀ ਬਾਸ਼ਨਾ ਬਿਨਾਸੀ, ਮਾਨੋ ਜਿਹੜਾ ਕੋਈ ਗਿਆਨਵਾਨ ਪੁਰਸ਼ ਹੈ ਉਹਦੀਆਂ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਸੰਸਾਰਕ ਬਾਸ਼ਨਾ ਜਿਵੇਂ ਉਹ ਖਤਮ ਹੋ ਜਾਂਦੀਆਂ, ਕਹਿੰਦੇ ਸਾਰੇ ਛੋਟੇ ਵੱਡੇ ਜੀ ਜੰਤ ਨਾਸ ਹੋ ਗਏ ਸਰੁੱਤ ਤੇ ਆਉਣ ਕਰਕੇ। ਦੋਹਰਾ ਸੁੰਦਰ ਸੁਖ ਮੰਦਰ ਪ੍ਰਭੂ, ਜਿਹੜੀ ਸਰਦ ਰੁੱਤ ਦੀ ਸੋਹਣੀ ਸੁੰਦਰ ਰੁੱਤ ਹੈ, ਸੁਖਾਂ ਦੇ ਮੰਦਰ ਘਰ ਪ੍ਰਭੂ ਗੁਰੂ ਨਾਨਕ ਸਾਹਿਬ ਜੀ, ਆਨੰਦ ਸਦਾ ਮੁਕੰਦ, ਜੋ ਆਨੰਦ ਹਨ ਆਨੰਦ ਸਰੂਪ ਹੈ ਸਦਾ ਹੀ ਮੁਕਤੀ ਦਾਤੇ ਹਨ। ਅੰਤਰ ਮੁਖ ਬ੍ਰਿਤੀ ਸਰਦ ਬ੍ਰਿਤ ਸਰਦ ਮੈਂ, ਸਰਦ ਰੁੱਤ ਦੇ ਵਿੱਚ ਆਪਣੀ ਜਿਹੜੀ ਮਨ ਦੀ ਬਿਰਤੀ ਹੈ ਉਹਨੂੰ ਅੰਦਰ ਹੀ ਰੱਖਦੇ ਹਨ, ਪਰਮੇਸ਼ਰ ਵੱਲੀ ਆਪਣੀ ਬਿਰਤੀ ਜੋੜੀ ਰੱਖਦੇ ਹਨ, ਸੰਸਾਰ ਵੱਲੀ ਬਿਰਤੀ ਲਿਆਉਂਦੇ ਹੀ ਨਹੀਂ ਹਨ। ਕੀਨੀ ਬਹੁ ਜਗ ਬੰਦ, ਜਗਤ ਦੇ ਨਮਸਕਾਰ ਕਰਨ ਯੋਗ ਨੇ ਜ਼ਿਆਦਾ ਅੰਤਰਮੁਖ ਬਿਰਤੀ ਕਰ ਲਈ ਹੈ। ਚੌਪਈ ਤੇ ਪਾਛੇ ਬੇਦੀ ਕੁੱਲ ਕੇਤਾ, ਇਸ ਤੇ ਬਾਅਦ ਦੇ ਜਿਹੜੇ ਬੇਦੀਆਂ ਦੇ ਕੁੱਲ ਦੇ ਤਜਾਰੂ ਭਾਵ ਜਦੋਂ ਬ੍ਰਿਸ਼ ਦੀ ਛਾਂ ਟਿਕੀ ਹੈ ਤੇ ਵਿਰਾਏ ਬਲਾਰ ਦੀ ਥਾਂ ਸ਼ਰਧਾ ਹੋਈ, ਉਸ ਤੋਂ ਬਾਅਦ ਦੇ ਵਿੱਚ ਓਡੇ ਰਹਿ ਇਕਾਂਤ ਨਿਕੇਤਾ, ਘਰ ਦੇ ਵਿੱਚ ਜਿੱਥੇ ਇਕਾਂਤ ਜਿੱਥੇ ਕੋਈ ਨਹੀਂ ਨਾ ਹੁੰਦਾ ਉੱਥੇ ਮਹਾਰਾ ਘਰ ਦੇ ਵਿੱਚ ਇਕਾਂਤ ਹੋ ਕੇ ਲਿਟੇ ਰਹਿੰਦੇ ਪਣਗ ਤੇ, ਸੰਤ ਸੁਮਤ ਜਿਹੇ ਸੁਣਹਿ ਵਿਲੋਕ ਹੈ, ਘਰ ਦੇ ਵਿੱਚ ਸੁਣ ਲੈਂਦੇ ਹੈ ਵੀ ਫਲਾਨੇ ਥਾਂ ਸ੍ਰੇਸ਼ਟ ਮਤ ਵਾਲਾ ਚੰਗੀ ਅਕਲ ਵੱਲ ਵਾਲਾ ਸਾਧੂ ਸੰਤ ਆਇਆ ਹੈ, ਕਹਿੰਦੇ ਜਿੱਥੇ ਸੁਣਦੇ ਆ ਜਿੱਥੇ ਕੋਈ ਸਾਧੂ ਹੈ ਉਹਨੂੰ ਜਾ ਵੇਖਦੇ ਹਨ। ਤਹ ਜਾਵੈ ਕਬ ਕਬ ਤਜ ਉਹ ਕਹਿ, ਕਦੇ ਕਦੇ ਆਪਣਾ ਕਰਜ਼ਾ ਛੱਡ ਕੇ ਉਹ ਸਾਧੂ ਸੰਤ ਕੋਲ ਚਲੇ ਜਾਂਦੇ ਹਨ। ਕਰਤ ਸਦਾ ਸੰਤਨ ਕੀ ਸੰਗਤ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਹੋਰ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ ਸਾਧੂਆਂ ਦੀ ਸੰਗਤ ਕਰਦੇ ਹਨ। ਨਹਿ ਬੈਠੈ ਅਗਿਆਨਤ ਪੰਗਤ, ਜਿਹੜੇ ਅਗਿਆਨੀ ਲੋਕ ਉਹਨਾਂ ਦੀ ਸਭਾ ਵਿੱਚ ਨਹੀਂ ਬੈਠਦੇ, ਉਹਨਾਂ ਦੀ ਸੱਥ ਵਿੱਚ ਨਹੀਂ ਬੈਠਦੇ, ਜਿਹੜੇ ਕੋਈ ਗੱਪ ਮਾਰਨ ਵਾਲੇ ਤਾਸਾਂ ਖੇਡਣ ਵਾਲੇ। ਨਿਰੰਕਾਰ ਕੀ ਕੀਰਤ ਗਾਥਾ, ਸਾਧੂਆਂ ਸੰਤਾਂ ਨਾਲ ਮਿਲ ਕੇ ਜਿਹੜਾ ਨਿਰੰਕਾਰ ਵਾਹਿਗੁਰੂ ਉਹਦੀ ਜਿਹੜੀ ਕਥਾ ਵਾਰਤਾ ਸੁੰਦਰ ਬੜੇ ਆਈ। ਕਹਿ ਸੁਣੈ ਤਿੰਨ ਸੌ ਹਿਤ ਸਾਥ, ਬੜੇ ਪ੍ਰੇਮ ਨਾਲ ਆਪਣੇ ਵੱਲੋਂ ਵੀ ਕਹਿੰਦੇ ਆ ਵਾਹਿਗੁਰੂ ਦੀ ਕੀਰਤੀ ਮਹਿਮਾ ਬੜੇ ਆਈ, ਉਹਨਾਂ ਤੋਂ ਸੁਣਦੇ ਵੀ ਹਨ। ਰੀਤ ਬਿਰਖਤਨ ਕੀ ਚਿੱਤ ਧਾਰੀ, ਜਿਵੇਂ ਕੋਈ ਬਿਰਖਤ ਲੋਕ ਹੁੰਦੇ ਆ ਬਿਰਾਗੀ ਤਿਆਗੀ ਹੁੰਦੇ ਹਨ, ਇਹੋ ਜਿਹੀ ਰੀਤੀ ਮਹਾਰਾਜ ਨੇ ਧਾਰਨ ਕਰ ਲਈ ਹੈ। ਤਜੇ ਜੰਜਾਲ ਜੋ ਹਤੇ ਸੁਤੇ ਸੰਸਾਰੀ, ਜਿਹੜੇ ਸੰਸਾਰੀ ਕਹਿੰਦੇ ਜੰਜਾਲ ਹੈ ਫਾਹੇ ਹੈ ਕੰਮ ਧੰਦੇ ਹੈ ਸਭ ਕਰਨੇ ਮਹਾਰਾਜ ਨੇ ਛੱਡ ਦਿੱਤੇ ਹੋਏ। ਬੈਸ ਗੋਤ ਧਨ ਜਾਤ ਸਮਾਨ, ਜਿਹੜੇ ਕੋਈ ਉਮਰ ਦੇ ਸਮਾਨ ਦੇ ਇੱਕ ਉਮਰ ਦੇ ਹਨ, ਜਿਹਨਾਂ ਦਾ ਗੋਤ ਵੀ ਇੱਕ ਸਿੱਕੋ ਬਰਾਬਰ ਹੈ, ਧਨ ਵਿੱਚ ਵੀ ਸਮਾਨ ਹੈ ਬਰਾਬਰ ਹੈ, ਇਸੇ ਤਰ੍ਹਾਂ ਜਾਤੀ ਵਿੱਚ ਵੀ ਜਿਹੜੇ ਕੋਈ ਬਰਾਬਰ ਦੇ ਹਨ, ਜਾਣੀ ਬੇਦੀਆਂ ਦੀ ਵੰਸ਼ ਵਿੱਚੋਂ ਹੀ ਹਨ, ਅਤੇ ਬੇਦੀਆਂ ਦੀ ਵੰਸ਼ ਦਾ ਜਿਵੇਂ ਗੋਤ ਹੈ ਉਹ ਜਿਹਨਾਂ ਦਾ ਗੋਤ ਹੈ, ਉਮਰ ਵੀ ਜਿਵੇਂ ਮਹਾਰਾਜ ਦੀ ਇਸ ਤਰ੍ਹਾਂ ਉਸ ਬਰਾਬਰ ਦੇ ਉਮਰ ਦੇ ਹਨ, ਜਿਹੜੇ ਕੋਈ ਨਾਲ ਦੇ ਸਾਥੀ। ਵਚਨ ਸੁਣਨ ਕੀ ਜਿਨ ਰਚਨਾ, ਜਿਹਨਾਂ ਵਚਨਾ ਜਿਹਨਾਂ ਬੱਚਿਆਂ ਨੂੰ ਮਹਾਰਾਜ ਦੇ ਪਹਿਲਾਂ ਨਾਲ ਰਹਿੰਦੇ ਸੀ ਉਹ ਉਮਰ ਦੇ ਸਾਥੀ, ਅਤੇ ਮਹਾਰਾਜ ਦੇ ਵਚਨ ਸੁਣਦੀ ਜਿਹਨਾਂ ਨੂੰ ਹਮੇਸ਼ਾ ਰੁਚੀ ਹੁੰਦੀ ਸੀ, ਤਰ੍ਹਾਂ ਤਰ੍ਹਾਂ ਦੇ ਬਚਨ ਮਹਾਰਾਜ ਦੇ ਸੁਣੀਏ। ਵੈਸਹ ਪਾਸ ਆਨ ਕਰ ਸੋ, ਉਹ ਜਿਹੜੇ ਸਮਾਨ ਉਮਰ ਦੇ ਬਰਾਬਰ ਉਮਰ ਦੇ ਪੁਰਸ਼ ਆ ਕੇ ਮਹਾਰਾਜ ਕੋਲ ਬੈਠ ਜਾਂਦੇ। ਬਾਲਪਨੇ ਮਹਿ ਖੇਲਤ ਜੋ, ਪਹਿਲਾਂ ਜੋ ਬਾਲਕ ਉਮਰਾਂ ਵਿੱਚ ਮਹਾਰਾਜ ਦੇ ਨਾਲ ਖੇਡਦੇ ਹੁੰਦੇ ਸੀ ਹੱਸਦੇ ਹੁੰਦੇ ਸੀ। ਉਦਾਸੀਨ ਤਿੰਨ ਸੌ ਤਬ ਐਸੇ, ਉਹਨਾਂ ਬੱਚਿਆਂ ਨਾਲ ਜਿਹਨਾਂ ਨਾਲ ਖੇਡਦੇ ਸੀ ਉਹਨਾਂ ਨਾਲੋਂ ਵੀ ਹੁਣ ਵੱਲੋਂ ਵੀ ਹੁਣ ਇਸ ਤਰ੍ਹਾਂ ਜਾਂ ਉਪਰਾਮ ਰਹਿੰਦੇ ਹਨ। ਬਿਨਾਂ ਚਿਨਾਰੀ ਮਿਲ ਹੈ ਜੈਸੇ, ਇਸ ਤਰ੍ਹਾਂ ਕਹਿੰਦੇ ਕੋਈ ਜਾਣ ਪਛਾਣ ਹੋਵੇ ਨਾ ਉਸਨੂੰ ਆਪਾਂ ਮਿਲੀਏ ਜੁੜੀਏ, ਇਸ ਤਰ੍ਹਾਂ ਜਾਣ ਪਛਾਣ ਤੋਂ ਬਗੈਰ ਹੀ ਉਹਨਾਂ ਨੂੰ ਮਿਲਦੇ, ਉਹਨਾਂ ਨੂੰ ਕੋਈ ਸਤਿ ਸ੍ਰੀ ਅਕਾਲ ਜੋ ਜੀਆਂ ਨਹੀਂ ਕਹਿੰਦੇ ਹਨ। ਅਸਬਿਦ ਦੇਖ ਮਾਤ, ਦੇਖ ਮਾਤ ਮਨ ਚਿੰਤਾ, ਇਸ ਤਰ੍ਹਾਂ ਮਹਾਰਾਜ ਦਾ ਰੀਤੀ ਜੀ ਦੇਖ ਕੇ ਮਾਤਾ ਤ੍ਰਿਪਦਾ ਦੇ ਮਨ ਵਿੱਚ ਬੜੀ ਚਿੰਤਾ ਹੋ ਗਈ। ਗਈ ਨਿਕਟ ਜਹ ਹੁਤੇ ਅਕੰਤਾ, ਜਿੱਥੇ ਗੁਰੂ ਮਹਾਰਾਜ ਇਕੱਲੇ ਪਏ ਉੱਥੇ ਚਲੇ ਗਏ ਹਨ। ਦਸ਼ਾ ਦੇਖ ਸੁਤ ਕੀ ਵਿਸਮਾਨੀ, ਆਪਣੇ ਪੁੱਤਰ ਦੀ ਇਸ ਤਰ੍ਹਾਂ ਦੀ ਹਾਲਤ ਜੀ ਦੇਖ ਕੇ ਹੱਕੀ ਬੱਕੀ ਹੋ ਗਈ, ਹੈਰਾਨ ਹੋ ਗਈ ਹੈ। ਬੋਲੀ ਮਹਾ ਪ੍ਰੀਤ ਮੈਂ ਬਾਣੀ, ਪ੍ਰੀਤੀ ਵਿੱਚ ਆ ਕੇ ਉਹ ਬਚਨ ਬਾਣੀ ਬੋਲੇ ਮਾਤਾ ਜੀ। ਸੁਣੋ ਤਾਤ ਚਿਤ ਬਾਤ ਵਿਚਾਰੋ, ਇਹ ਪੁੱਤਰ ਸੁਣੋ ਤੁਸੀਂ ਚਿਤ ਵਿੱਚ ਜਿਹੜੀ ਗੱਲਬਾਤ ਉਹਨੂੰ ਸੋਚੋ ਵਿਚਾਰੋ। ਨਿਜ ਕਾਰਜ ਕੀਜੈ ਨਿਰਧਾਰੋ, ਆਪਣਾ ਘਰ ਦਾ ਕੰਮ ਧੰਦਾ ਉਹ ਸੋਚ ਸਮਝ ਕੇ ਤੁਸੀਂ ਕਰਿਆ ਕਰਾਇਆ ਕਰੋ। ਤੁਝ ਕਿਉਂ ਬਣੈ ਫਕੀਰਨ ਸੰਗਾ, ਇਸ ਪੁੱਤਰ ਤੁਹਾਡਾ ਜਿਹੜਾ ਫਕੀਰਾਂ ਨਾਲ ਸੰਗ ਕਰਨਾ ਉਹਨਾਂ ਵਿੱਚ ਬੈਠਣਾ ਉੱਠਣਾ ਭਲਾ ਕਿਵੇਂ ਚੰਗਾ ਬਣਦਾ ਕਿਵੇਂ ਸਜਦਾ ਹੈ। ਗ੍ਰਹਿਸਤ ਕਾਜ ਕਰੀਏ ਸੋ ਉਮੰਗਾ, ਜਿਵੇਂ ਗ੍ਰਹਿਸਤੀ ਲੋਕ ਕਰਦੇ ਕੰਮ ਕਾਜ ਕਰਦੇ ਇਸ ਤਰ੍ਹਾਂ ਉਰਸ਼ਾਹ ਨਾਲ ਕਰਦੇ ਕੰਮ ਤੰਦ ਗ੍ਰਸਤੀਆਂ ਵਾਂਗ ਕਰਿਆ ਕਰਾਇਆ ਕਰੋ। ਕ੍ਰਿਖੀ ਕਰਨ ਕੀ ਜੇ ਨਹਿ ਪ੍ਰੀਤੀ, ਪੁੱਤਰ ਗੁਰੂ ਨਾਨਕ ਸਾਹਿਬ ਜੇ ਖੇਤੀ ਕਰਨ ਦੀ ਤੁਹਾਡੇ ਅੰਦਰ ਪ੍ਰੀਤੀ ਹੈ ਨੀ, ਇੱਛਾ ਹੈ ਨਹੀਂ। ਬਣ ਜਾਓ ਬਣਜ ਸਿੱਖੋ ਅਸ ਰੀਤੀ, ਅਸੀਂ ਰੀਤੀ ਸਿੱਖ ਲਓ ਵੀ ਸੌਦਾ ਕਿਤੋਂ ਖਰੀਦ ਲਿਆ ਕਰੋ, ਕਿਤੇ ਜਾ ਕੇ ਉਹਨੂੰ ਖਰੀ ਵੇਚਿਆ ਕਰੋ, ਇਸ ਤਰ੍ਹਾਂ ਵਪਾਰੀਆਂ ਵਾਂਗੂ ਕਰ ਲਓ, ਬਿਜਨਸਮੈਨ ਬਣ ਜਾਓ। ਕਰ ਹੋਕਾਰ ਕੋ ਹੋਏ ਸੁਚੇਤਾ। ਫਿਰ ਜਿਹੜਾ ਬਿਜਨਸਮੈਨ ਦਾ ਕੰਮ ਥੋੜਾ ਜਿਹਾ ਚੁਸਤ ਹੋ ਕੇ ਕਰਨਾ ਪੈਂਦਾ, ਸਾਵਧਾਨ ਹੋ ਕੇ ਕਰਿਆ ਕਰਾਇਆ ਕਰੋ ਇਹ ਕੰਮ। ਖਰਚ ਸੰਭਾਲੋ ਹੋ ਆਪਣੇ ਨਿਕੇਤਾ। ਆਪਣੇ ਘਰ ਦਾ ਜਿਹੜਾ ਕੋਈ ਖਰਚ ਹੈ, ਹੁਣ ਤੁਸੀਂ ਸਿਆਣੇ ਨੂੰ ਸੰਭਾਲੋ, ਆਪਣੇ ਜਿੰਮੇ ਲਓ। ਕਰ ਉਪਾਏ ਜਬ ਦਰਬ ਉਪਾਵੋ। ਪੁੱਤਰ ਗੱਲ ਇਹ ਵੀ ਹੈ, ਜਿਸ ਵੇਲੇ ਤੁਸੀਂ ਇਸ ਤਰ੍ਹਾਂ ਦਾ ਪਲਾਲਾ ਹੀਲਾ ਜਾਂ ਕੋਈ ਸੌਦਾ ਪੱਤਾ ਖਰੀਦ ਕੇ ਫਿਰ ਵੇਚ ਕੇ ਮਾਇਆ ਪੈਦਾ ਕਰ ਲਵੋਗੇ। ਭਲ ਬਿਦ ਸੰਚੋ ਨਿਜ ਘਰ ਲਿਆਵੋ। ਚੰਗੀ ਤਰ੍ਹਾਂ ਧਨ ਇਕੱਠਾ ਕਰਕੇ ਫਿਰ ਆਪਣੇ ਘਰ ਦੇ ਵਿੱਚ ਲੈ ਕੇ ਆਓਗੇ। ਕੋ ਖੱਤਰੀ ਤਬ ਕਰ ਹੈ ਨਿਹਾਰੂ। ਜਿਹੜਾ ਕੋਈ ਖੱਤਰੀ ਆ ਉਹ ਤੁਹਾਡੇ ਵੱਲੋਂ ਵੀ ਧਨ ਕਮਾ ਕੇ ਲਿਆ, ਇਹਨਾਂ ਦਾ ਪੁੱਤਰ ਉਹ ਦੇਖਣਾ ਕਰੇ। ਲਖ ਹੈ ਕਮਾਊ ਸਹਿ ਪਰਵਾਰੂ। ਫਿਰ ਜਾਣੇਗਾ ਵੀ ਇਹਨਾਂ ਦਾ ਪਿਓ ਵੀ ਪਟਵਾਰੀ ਹੈ, ਕੰਮ ਕਰਕੇ ਮਾਇਆ ਇਕੱਠੀ ਕਰਦਾ। ਇਹਨਾਂ ਦੇ ਪੁੱਤਰ ਜਿਹੜੇ ਉਹ ਵੀ ਮਾਇਆ ਇਕੱਠੀ ਕਰਕੇ ਲਿਆ ਰਹੇ, ਬਿਜਨਸਮੈਨ ਹੈ। ਨਿਜ ਤਨੀਆ ਤੁਝ ਦੇ ਵਿਵਾਹੀ। ਮਹਾਰਾਜ ਤੁਹਾਨੂੰ ਕੋਈ ਨਾ ਕੋਈ ਖੱਤਰੀ ਦੇ ਕੇ ਆਪਣੀ ਲੜਕੀ ਵਿਆਹ ਦੇਵੇਗਾ। ਸੁਜਸ ਹੋਏ ਸਭ ਲੋਕਨ ਮਾਹੀ। ਜਦੋਂ ਵਿਆਹ ਹੋ ਗਿਆ ਫਿਰ ਸਾਡਾ ਵੀ ਤੁਹਾਡਾ ਵੀ ਲੋਕਾਂ ਵਿੱਚ ਜਸ ਹੋਊਗਾ ਬਹੁਤ। ਆਪ ਕਾਜਨ ਤੇ ਲੱਖ ਹੈ ਉਦਾਸੂ। ਤਾਂ ਜਿਹੜੇ ਕੋਈ ਘਰ ਦੇ ਕੰਮ ਧੰਦੇ ਉਹਨਾਂ ਤੋਂ ਤੁਸੀਂ ਕਹਿੰਦੇ ਉਦਾਸ ਹੀ ਜਾਣੇ ਸਮਝੇ ਜਾਣੇ। ਮਿਲ ਘਰ ਮਨ ਜੋ ਕਰ ਹੈ ਉਪਹਾਸੂ। ਜਿਹੜੇ ਆਂਢ ਗੁਆਂਢ ਦੇ ਲੋਕ ਮਿਲ ਕੇ ਨਾ ਇਕੱਠਿਆਂ ਹੋ ਕੇ ਮਖੌਲ ਕਰਦੇ ਹੱਸਦੇ ਹੈ। ਕਹ ਹੈ ਨਲਾਇਕ ਤਿੰਨ ਕੋ ਤਾਤਾ। ਹੱਸ ਹੱਸ ਕਹਿੰਦੇ ਵੀ ਇਹ ਕਾਲੂ ਦਾ ਜਿਹੜਾ ਪੁੱਤਰ ਗੁਰੂ ਨਾਨਕ ਉਹ ਤਾਂ ਨਲਾਇਕ ਹੈ। ਕਛੂ ਨ ਕ੍ਰਿਤ ਕਰਨ ਕੀ ਗਿਆਤਾ। ਇਸ ਨੂੰ ਤਾਂ ਘਰ ਦਾ ਕੰਮ ਧੰਦਾ ਜਾਂ ਬਿਜਨਸ ਕਰਨ ਦਾ ਕੋਈ ਸਮਝ ਸੋਝੀ ਹੈ ਨਹੀਂ। ਲਖ ਹੈ ਦਾਰ ਦੀ ਕੋ ਮਤ ਹੀ ਨਾ। ਕੋਈ ਜਾਣਦਾ ਵੀ ਇਹ ਤਾਂ ਜਿਹੜਾ ਕਾਲੂ ਦਾ ਸਪੁੱਤਰ ਹੈ ਬੜਾ ਆਲਸੀ ਦਿੱਤੀ ਹੈ, ਕੋਈ ਕਹਿੰਦਾ ਇਹ ਤਾਂ ਅਕਲ ਤੋਂ ਹੀਣਾ ਹੈ। ਕੋ ਭਾਖ ਹੈ ਇਹ ਬਲ ਤੇ ਛੀਨਾ। ਕੋਈ ਕਹਿੰਦਾ ਵੀ ਇਹ ਤਾਂ ਬਲ ਤੋਂ ਰਹੇ ਤਾਂ ਨਿਕੰਮਾ ਹੀ ਹੈ। ਬੱਜਰ ਸਮਾਨ ਬਚਨ ਉਪਹਾਸੂ। ਉਹ ਜਿਹੜੇ ਆਂਢ ਗੁਆਂਢ ਦੇ ਕਹਿੰਦੇ ਠੱਠੇ ਮਖੌਲ ਦੇ ਵਚਨ ਕਰਦੇ ਆ ਸਾਨੂੰ, ਕਹਿੰਦੇ ਜਿਵੇਂ ਕਿਸੇ ਤੇ ਬਿਜਲੀ ਆ ਕੇ ਡਿੱਗ ਪਏ ਜਾਂ ਬੱਜਰ ਸ਼ਸਤਰ ਵਜੇ ਹੋਣ ਲੱਗਦੇ। ਕਹ ਸ਼ਰੀਕ ਈਰਖਾ ਜਾਸੂ। ਇਹਨਾਂ ਦੇ ਹਿਰਦਿਆਂ ਵਿੱਚ ਕਹਿੰਦੇ ਈਰਖਾ ਹੈ ਨਾ, ਉਹ ਇਹੋ ਜਿਹੇ ਬਚਨ ਮਖੌਲ ਕਰ ਕਰਕੇ ਸਾਨੂੰ ਕਹਿੰਦੇ ਤਾਨੇ ਜੇ ਮਾਰਦੇ। ਹਮ ਉਰ ਜਰੇ ਜਾਏ ਸੋ ਕੈਸੇ। ਇਸ ਪੱਤਰ ਦੇਖ ਇਹੋ ਜਿਹੜੇ ਹਾਸੇ ਮਖੌਲ ਦੇ ਬਚਨ ਸਾਡੇ ਹਿਰਦੇ ਵਿੱਚ ਭਲਾ ਕਿਵੇਂ ਸਹਾਰੇ ਜਾ ਸਕਦੇ। ਦੁੱਖ ਹੈ ਬਦਰ ਢਿੱਗ ਰੰਬਾ ਜੈਸੇ। ਇਸ ਤਰ੍ਹਾਂ ਬੇਰੀ ਦੇ ਕੋਲ ਕਹਿੰਦੇ ਕੇਲਾ ਖੜੋਤਾ ਹੋਵੇ, ਉਹ ਕਹਿੰਦੇ ਉਹ ਝੂਲਾ ਉਹ ਚੀਰੀ ਹੈ, ਹਵਾ ਕਰਕੇ ਬੇਰੀ ਜੀ ਝੂਲ ਹਵਾ ਕੇਲਾ ਝੂਲਦਾ ਬੇਰੀ ਚੀਰੀ ਜਾਂਦੀ ਹੈ ਕੰਡਿਆਂ ਨਾਲ ਉਹਨੂੰ ਕਹਿੰਦਾ। ਇਸ ਤਰ੍ਹਾਂ ਕਹਿੰਦੇ ਜਿਵੇਂ ਬੇਰੀ ਦੇ ਕੋਲ ਕਰੇਲਾ ਉਹ ਕੇਲਾ ਦੁਖੀ ਹੁੰਦਾ, ਜਿਹੜੇ ਆਂਢ ਗੁਆਂਢ ਦੇ ਲੋਕ ਈਰਖਾਲੂ ਬੇਰੀ ਵਰਗੇ ਹੈ, ਆ ਤੁਸੀਂ ਤੇ ਅਸੀਂ ਕੇਲੇ ਵਰਗੇ ਅਸੀਂ ਦੁਖੀ ਹੁੰਦੇ ਹਾਂ ਸਾਰੇ। ਸੰਗਤ ਤਜ ਹੋ ਫਕੀਰਨ ਕੇਰੀ। ਇਸ ਕਰਕੇ ਸੁਪੁੱਤਰ ਮੈਂ ਤਾਂ ਇਹ ਕਹਾਂਗੀ ਵੀ ਜਿਹੜੇ ਫਕੀਰ ਲੋਕ ਸਾਧੂ ਲੋਕ ਇਹਨਾਂ ਦੀ ਸੰਗਤ ਇਹਨਾਂ ਵਿੱਚ ਬੈਠਣਾ ਉੱਠਣਾ ਤੁਸੀਂ ਛੱਡ ਦੇ। ਪੰਕਤ ਬੈਸੋ ਗਿਆਤੇ ਨਹਿਰੀ। ਜਿਹੜੇ ਸਾਡੇ ਸੰਬੰਧੀ ਇਹਨਾਂ ਦੀ ਪੰਗਤ ਵਿੱਚ ਇਹਨਾਂ ਦੀ ਸਭਾ ਵਿੱਚ ਬੈਠਿਆ ਕਰੋ। ਜੋ ਨਿਜ ਨਿਜ ਕਰਹੀ ਸੋ ਕਾਜਾ। ਸਾਡੇ ਸੰਬੰਧੀ ਆਂਢ ਗੁਆਂਢ ਦੇ ਲੋਕ ਆਪੋ ਆਪਣੇ ਕੰਮ ਧੰਦੇ ਕਰਦੇ ਨੇ। ਜੋ ਤੁਮ ਕਰ ਹੋ ਤਾਤ ਲਖ ਲਾਜਾ। ਇਸ ਪੁੱਤਰ ਨੂੰ ਲੋਕ ਲੱਜਿਆ ਜਾਣ ਕੇ ਜਾਂ ਪਿਓ ਦੀ ਲੱਜਿਆ ਨੂੰ ਜਾਣ ਕੇ ਇਹੋ ਜਿਹਾ ਕੰਮ ਜਿਵੇਂ ਲੋਕ ਕਰਦੇ ਆਪੋ ਆਪਣਾ ਤੁਸੀਂ ਵੀ ਕਰਿਆ ਕਰਾਇਆ। ਸੁਣੈ ਸਭੈ ਬਚ ਜੇ ਕਹਿ ਮਾਤਾ। ਜਿਹੜੇ ਕੋਈ ਬਚਨ ਮਾਤਾ ਨੇ ਕਹੇ ਹੈ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਸੁਣਤਾ ਲਏ। ਚਿਤ ਨ ਲੱਗਿਆ ਕੋਊ ਬਾਤਾ। ਮਾਤਾ ਦੀ ਜਿਹੜੀ ਗੱਲ ਹੈ ਚਿੱਤ ਵਿੱਚ ਕੋਈ ਵੀ ਚੰਗੀ ਨਹੀਂ ਲੱਗੀ ਹੈ। ਪੁਨ ਪੜ ਰਹੇ ਪਾਏ ਮੁਖ ਬਸਨਾ। ਮਾਤਾ ਦੀ ਗੱਲਬਾਤ ਸੁਣ ਕੇ ਮੂੰਹ ਤੇ ਕੱਪੜਾ ਜਾ ਪਾ ਕੇ ਫਿਰ ਉਸੇ ਤਰ੍ਹਾਂ ਲੰਮੀਆਂ ਤਾਣ ਕੇ ਪੈ ਰਹੇ। ਤੂਸ਼ਨ ਭਏ ਸੁਬੋਲੇ ਕਸ ਨਾ। ਮਾਂ ਚੁੱਪ ਹੀ ਹੋ ਗਏ, ਮਾਤਾ ਨੂੰ ਕੋਈ ਬਚਨ ਨੀ ਬੋਲੇ, ਕੋਈ ਜਵਾਬ ਨੀ ਦਿੱਤਾ। ਪਾਰਾ ਭਗਤ ਮਹਿ ਭਗਤ ਦਸ਼ਾ ਸੀ। ਇਸ ਤਰ੍ਹਾਂ ਕਹਿੰਦੇ ਜਿਹੜਾ ਪਰਾ ਭਗਤੀ ਵਿੱਚ ਚਲਾ ਗਿਆ ਹੋਵੇ ਨਾ, ਇੱਕ ਪ੍ਰੇਮਾ ਭਗਤੀ, ਉਹ ਦਸਵੀਂ ਗਿਆਰਾਂ ਪ੍ਰਕਾਰ ਦੀ ਜਿਹੜੀ ਭਗਤੀ ਹੈ, ਉਹ ਨਾਰਦ ਮੁਨੀ ਨੇ ਇੱਕ ਪੰਚ ਰਾਤਰੀ ਗ੍ਰੰਥ ਲਿਖਿਆ, ਉਹਦੇ ਵਿੱਚ ਗਿਆਰਾਂ ਪ੍ਰਕਾਰ ਦੀ ਭਗਤੀ ਹੈ। ਜਿਹੜਾ ਕੋਈ ਸੁਣਨਾ ਹੈ ਧਿਆਨ ਦੇ ਕੇ, ਇਹ ਵੀ ਇਹ ਸਰਵਣ ਭਗਤੀ ਹੈ। ਜਿਵੇਂ ਅਸੀਂ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਦੇ ਹਾਂ, ਮੱਥਾ ਟੇਕਦੇ ਹਾਂ, ਫਿਰ ਚੌਰ ਕਰਦੇ ਹਾਂ, ਪਰਿਕਰਮਾ ਕਰਦੇ ਹਾਂ, ਇਸੇ ਤਰ੍ਹਾਂ ਫੁੱਲ ਵਗੈਰਾ ਭੇਟਾ ਕਰਦੇ ਹਾਂ, ਕੜਾਹ ਪ੍ਰਸ਼ਾਦੀ ਦੇਗ ਲਿਆ ਕੇ ਭੋਗ ਲਵਾਂ ਨੇ, ਇਹ ਅਡੋਡੀ ਹੈ, ਇਹਨਾਂ ਨੂੰ ਭਗਤੀ ਕਿਹਾ ਹੈ। ਸੋ ਇਸ ਤਰ੍ਹਾਂ ਹੀ ਉਹਦੇ ਵਿੱਚ ਗਿਆਰਾਂ ਪ੍ਰਕਾਰ ਦੀ ਭਗਤੀ ਲਿਖੀ ਹੈ। ਦਸਵੀਂ ਹੈ ਪ੍ਰੇਮਾ ਭਗਤੀ, ਗਿਆਰਵੀਂ ਹੈ ਪਰਾ ਭਗਤੀ। ਪਰਾ ਭਗਤੀ ਉਹ ਹੈ ਜਿੱਥੇ ਸੰਸਾਰੀ ਕੋਈ ਫੁਰਨਾ ਨਾ ਉੱਠੇ, ਅਫੁਰ ਹੋ ਜਾਏ ਮਨੁੱਖ। ਸੋ ਇਸ ਕਰਕੇ ਜਿਵੇਂ ਕਹਿੰਦੇ ਪਰਾ ਭਗਤੀ ਵਿੱਚ ਗਿਆ ਹੋਇਆ ਜਿਹੜਾ ਭਗਤ, ਉਹਦੀ ਜਿਵੇਂ ਹਾਲਤ ਹੁੰਦੀ ਹੈ ਨਾ, ਇਸ ਤਰ੍ਹਾਂ ਗੁਰੂ ਮਹਾਰਾਜ ਦੇ ਆਪਣੀ ਅਵਸਥਾ ਦੀ ਹਾਲਤ ਜੀ ਕੀਤੀ ਹੈ। ਕੋਈ ਫੁਰਨਾ ਫੁਰਨਾ ਨਹੀਂ ਕਰਨ ਕਰਾਉਣ ਦਾ ਕਰ ਰਹੇ ਹਨ। ਤਸ ਬਿਦ ਕੀਨੀ ਸ੍ਰੀ ਸੁਖ ਰਾਸੀ। ਪਰਾ ਭਗਤਾ ਭਗਤੀ ਕਰਨ ਵਾਲਾ ਜਿਹੜਾ ਭਗਤ, ਉਹਦੀ ਅਵਸਥਾ ਹੁੰਦੀ, ਹਾਲਤ ਹੁੰਦੀ ਇਸ ਤਰ੍ਹਾਂ ਦੀ, ਜਿਹੜੀ ਮਹਾਰਾਜ ਨੇ ਜੋ ਸੁਖਾਂ ਦੇ ਰਾਸੀ ਖਜ਼ਾਨਾ, ਸੁਖਾਂ ਦੀ ਪੂੰਜੀ ਰੂਪ ਗੁਰੂ ਨਾਨਕ ਹੈ, ਉਹਨਾਂ ਨੇ ਆਪਣੀ ਅਵਸਥਾ ਜੀ ਹਾਲਤ ਜੀ ਕਰ ਲਈ। ਰਹਿਣ ਦਿਵਸ ਪਰ ਰਹਿ ਨਿਕੇਤਾ। ਰਾਤ ਹੋਵੇ ਦਿਨ ਹੋਵੇ, ਘਰ ਦੇ ਵਿੱਚ ਲੰਮੀਆਂ ਤਾਣ ਕੇ ਪਏ ਰਹਿੰਦੇ। ਵਿਚਰ ਨਾ ਬੋਲੇ ਕਬ ਹੈ ਸੁਚੇਤਾ। ਬਾਹਰ ਜਾ ਕੇ ਕਹਿੰਦੇ ਫਿਰਦੇ ਨਹੀਂ ਹੈ, ਨਾ ਕੋਈ ਸਾਵਧਾਨ ਹੋ ਕੇ ਫਿਰਦੇ ਤੁਰਦੇ ਕਿ ਬਚਨੀ ਬੋਲਦੇ ਹੈ। ਭੇ ਉਨ ਮਤ ਨਿਮਗਨ ਆਨੰਦਾ। ਆ ਮਸਤਾਨੇ ਦਵਾਨੇ ਜੇ ਹੋ ਗਏ, ਆਪਣੇ ਨਿਬੰਧ ਵਿੱਚ ਹੀ ਨਿਮਗਨ ਰਹਿੰਦੇ, ਵਿਸ਼ੇਸ਼ ਕਰਕੇ ਲੀਨ ਰਹਿੰਦੇ, ਮਸਤ ਰਹਿੰਦੇ। ਸੁਰਜ ਲਖ ਹੈ ਨਾਰ ਤਨ ਸੁਖ ਕੰਦਾ। ਜਿਹੜੇ ਆਏ ਭੋਈ ਦੀ ਤਲਵੰਡੀ ਦੇ ਪੁਰਸ਼ ਹੈ, ਉਹ ਕਹਿੰਦੇ ਇਹ ਜਿਹੜੇ ਸੁਖਦਾਤੇ ਗੁਰੂ ਨਾਨਕ, ਇਹਨਾਂ ਦੇ ਸਰੀਰ ਨੂੰ ਵੀ ਕੋਈ ਰੋਗ ਲੱਗ ਗਿਆ, ਇਹ ਰੋਗੀ ਹੋ ਗਏ ਹਨ। ਨਗਰ ਦੇ ਲੋਕ ਇਹਨਾਂ ਨੂੰ ਰੋਗੀ ਸਮਝਦੇ ਹਨ। ਖਾਨ ਪਾਨ ਨਹਿ ਰੁਚ ਸੋ ਕਰਹੀ। ਇਸੇ ਕਰਕੇ ਗੁਰੂ ਨਾਨਕ ਸਾਹਿਬ ਰੁਚੀ ਨਾਲ ਚਾਹ ਨਾਲ ਕੋਈ ਖਾਣਾ ਪੀਣਾ ਨਹੀਂ ਕਰਦੇ। ਸ਼ਾਂਤ ਸ਼ਾਂਤ ਬ੍ਰਿਤ ਮੁਖ ਤੂਸ਼ਨ ਧਰਹੀ। ਸ਼ਾਂਤੀ ਬਿਰਤੀ ਹੈ, ਮੁਖੋਂ ਚੁੱਪ ਜੀ ਧਾਰੀ ਰੱਖਦੇ ਹੈ। ਮਾਤ ਆਨ ਬਹੁ ਕਰ ਕਰ ਹੇਤੂ। ਮਾਤਾ ਦੋਵੇਂ ਸਮੇਂ ਆ ਕੇ ਬਹੁਤਾ ਹੇਤ ਬਹੁ ਪ੍ਰੇਮ ਕਰਕੇ ਆਸਨ ਖਵਾਵੇ ਮਧੁਰ ਸਮੇਤੂ। ਬਹੁਤ ਕਹਿੰਦੇ ਮਿੱਠੇ ਸਮੇਤ ਹੈ, ਉਹ ਕਹਿ ਕਹਿ ਕੇ ਭੋਜਨ ਛਕਾਉਂਦੇ ਹਨ। ਦੁਰਬਲ ਭਾ ਭਾਵ ਤਾਤ ਸਰੀਰਾ। ਫਿਰ ਕਹਿੰਦੇ ਪੁੱਤਰ ਦੇਖ, ਤੇਰਾ ਜਿਹੜਾ ਸਰੀਰ ਹੈ ਬਹੁਤ ਕਹਿੰਦੇ ਕਮਜ਼ੋਰ ਜਿਹਾ ਹੋ ਗਿਆ, ਬਲ ਤੋਂ ਰਹਿਤ ਲਿੱਸਾ ਜਿਹਾ ਹੋ ਗਿਆ। ਕਿਉਂ ਨਾ ਕਹੋ ਨਿਜ ਰੁਜ ਕੀ ਪੀੜਾ। ਆਪਣੀ ਤੁਹਾਨੂੰ ਰੋਗ ਦੀ ਕੋਈ ਤਕਲੀਫ਼ ਹੈ, ਪੀੜਾ, ਤੁਸੀਂ ਮੈਨੂੰ ਮਾਂ ਨੂੰ ਕਿਉਂ ਨੀ ਕਹਿ ਦਿੰਦੇ, ਦੱਸ ਦਿੰਦੇ। ਆਨਨ ਪੀਤ ਅਚਨ ਚੰਚਲ ਅੰਗਾ। ਕਰਕੇ ਤੁਹਾਡਾ ਮੂੰਹ ਪੀੜਾ ਹੋ ਗਿਆ, ਤੇ ਸਰੀਰ ਦੇ ਅੰਗ ਜੇ ਆ ਉਹ ਵੀ ਚੰਚਲ ਜੇ, ਹਿਲਦੇ ਜੁਲਦੇ ਹੀ ਨਹੀਂ। ਬਿਗਸ ਨਾ ਬੋਲਾ ਹੋ ਸੰਗ ਉਮੰਗਾ। ਚਾਹ ਰਿਸ਼ਾ ਨਾਲ ਕਿਸੇ ਨਾ ਹੱਸ ਕੇ ਤੁਸੀਂ ਬੋਲਦੇ ਚੱਲਦੇ ਹੀ ਨਹੀਂ। ਨਿਜ ਸੰਗੀ ਕੇ ਸੰਗਮ ਮਾਹੀ। ਤੁਹਾਡੇ ਪਹਿਲਾਂ ਸੰਗੀ ਸਾਥੀ ਹੁੰਦੇ ਸੀ, ਉਹਨਾਂ ਦੇ ਸੰਗਮ ਕੀਏ ਮੇਰ ਜੋਲ ਵਿੱਚ। ਮਿਲ ਕੇ ਵਿਚਰਤ ਕਿਉਂ ਤੁਮ ਨਾਹੀ। ਸੁਪੁੱਤਰ ਤੁਸੀਂ ਹੁਣ ਮਿਲ ਕੇ ਉਹਨਾਂ ਵਿੱਚ ਕਿਉਂ ਨਹੀਂ ਫਿਰਦੇ ਤੁਰਦੇ ਹੋ। ਸੁਰ ਨਿਸਾ ਇਕਾਂਤ ਨਿਕੇਤੂ। ਕਹਿੰਦੇ ਦਿਨ ਹੋਵੇ ਰਾਤ ਹੋਵੇ ਘਰ ਦੇ ਵਿੱਚ ਇਕਾਂਤ ਹੋ ਕੇ ਕਲਿਆ ਹੋ ਪਰੇ ਰਹੋ ਕਿਉਂ ਕਰਤ ਨ ਹੇਤੂ। ਪੈ ਰਹਿੰਦੇ ਹੋ ਕਿਉਂ ਨੀ ਕਿਸੇ ਨਾਲ ਤੁਸੀਂ ਪ੍ਰੇਮ ਕਰਦੇ। ਰੁਚ ਸੋ ਆਸਨ ਕਰਤ ਨਹ ਖਾਣਾ। ਦੇਖੋ ਭੋਜਨ ਲਿਓ ਨੀ ਔਰ ਰੁਚੀ ਨਾਲ ਤੁਸੀਂ ਕਹਿੰਦੇ ਖਾਣਾ ਨੀ ਕਰਦੇ। ਨੱਕ ਬੁਲ ਜੇ ਮਾਰਦੇ ਕਿਦੋਂ ਉਧਰ ਰੁਜ ਕੋ ਬਲਵਾਨਾ। ਤੁਹਾਨੂੰ ਪੇਟ ਦਾ ਕੋਈ ਤਕੜਾ ਕਹਿੰਦੇ ਰੋਗ ਲੱਗ ਗਿਆ ਹੈ। ਮੋਹਰ ਮੂੰਹ ਜਨਨੀ ਇਵ ਭਾਖੀ। ਮਾਤਾ ਜੀ ਨੇ ਬਾਰ ਬਾਰ ਜਿਹੜੀ ਗੱਲ ਹੈ ਸਤਿਗੁਰਾਂ ਨੂੰ ਆਖੀ ਹੈ। ਸੁਤ ਉਪਚਾਰ ਕਰਨ ਅਵਲਾਖੀ। ਮੈਂ ਆਪਣੇ ਪੁੱਤਰ ਦਾ ਕੋਈ ਇਲਾਜ ਕਰਾਵਾਂ ਇਹ ਇੱਛਾ ਸਹਿਤ ਹੋਈ ਹੈ ਮਾਂ। ਮਨ ਹੀ ਮਨ ਹੈ ਮਨਾਵ ਮਹੇਸ਼ਾ। ਜਿਵੇਂ ਮਾਈਆਂ ਕਹਿੰਦੇ ਇਸ ਤਰ੍ਹਾਂ ਫਿਰ ਕੁਝ ਕਿਸੇ ਦਾ ਪੁੱਤਰ ਰੋਗੀ ਜਾ ਹੋ ਜਾਏ ਤੇ ਕਈਆਂ ਨੂੰ ਫਿਰ ਮਨਾਉਂਦੀਆਂ ਹੁੰਦੀਆਂ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਕਲਗੀਧਰ ਜੀ ਨੇ ਹੋਰਨਾਂ ਨੂੰ ਪੂਜਣਾ ਮੰਨਣਾ ਮਨਾ ਕੀਤਾ ਹੈ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨੀ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ। ਸਿਮਨਾ ਮੈਂ ਨਾ ਗਣੇਸ਼ਾ ਪ੍ਰਥਮ ਮਨਾਓ। ਕਿਸ਼ਨ ਵਿਸ਼ਨ ਕਬ ਹੂ ਨ ਧਿਆਓ। ਕਾਨ ਸੁਨੇ ਪਹਿਚਾਨ ਨਾ ਤਿੰਨ ਸੌ। ਇਸੇ ਤਰ੍ਹਾਂ ਦੁਬਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ। ਇਹ ਗੁਰੂ ਨਾਨਕ ਸਾਹਿਬ ਦੇ ਵਿੱਚ ਬਚਨ ਹਨ। ਆਮ ਜਿਹੜੇ ਸੰਸਾਰੀ ਲੋਕ ਹੈ ਜਦੋਂ ਘਰ ਦੇ ਵਿੱਚ ਕੋਈ ਬਿਪਤਾ ਮੁਸੀਬਤ ਆ ਜਾਵੇ ਫਿਰ ਤਰ੍ਹਾਂ ਤਰ੍ਹਾਂ ਦੀਆਂ ਮਨੋਤਾਂ ਮੰਨਦੇ। ਜਿਵੇਂ ਉਸ ਤਰ੍ਹਾਂ ਕਹਿੰਦੇ ਫਿਰ ਮਾਂ ਉਸ ਅਨੁਸਾਰ ਉਹ ਕਹਿੰਦੇ ਇਸ ਤਰ੍ਹਾਂ ਮਨਾਉਣ ਲੱਗੀ ਹੈ। ਜਿਹੜਾ ਸ਼ਿਵਜੀ ਉਹਨੂੰ ਮਨਾਉਂਦੀ ਪੂਜਦੀ ਹੈ। ਪੂਜ ਚੰਡਿਕਾ ਬਾਹਰ ਗਣੇਸ਼ਾ। ਚੰਡੀ ਨੂੰ ਪੂਜਦੀ ਵਿੱਚੇ ਗਣੇਸ਼ ਨੂੰ ਮਨਾਉਂਦੀ ਹੈ। ਕਿਉਂਕਿ ਉਹ ਜਿਵੇਂ ਉਸ ਸਮੇਂ ਦੀ ਮਰਯਾਦਾ ਸੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਹੋਰਨਾਂ ਨੂੰ ਭਜਨ ਪੂਜਣਾ ਮੰਨਣਾ ਮਨੇ ਕੀਤਾ ਹੈ। ਇੱਕ ਅਕਾਲ ਪੁਰਖ ਨੂੰ ਮਨਾਉਣਾ ਪੂਜਣਾ ਉਹਦੇ ਅੱਗੇ ਅਰਦਾਸ ਕਰਨੀ। ਬਾਕੀ ਹਿੰਦੂ ਘਰਾਣੇ ਵਿੱਚ ਸਾਰਾ ਕੁਛ ਇਹੀ ਹੈ। 33 ਕਰੋੜ ਦੇਵਤਿਆਂ ਦੀ ਪੂਜਾ। ਸੁਤ ਸਰੀਰ ਕੋ ਕਰਹੋ ਅਰੋਗਾ। ਇਸ ਤਰ੍ਹਾਂ ਕਹਿੰਦੇ ਪੂਜ ਕੇ ਫਿਰ ਅਰਦਾਸ ਕਰੀ ਮੇਰੇ ਪੁੱਤਰ ਦੇ ਸਰੀਰ ਨੂੰ ਵੀ ਸਾਰੇ ਰਲ ਮਿਲ ਕੇ ਨੀਰੋਗ ਕਰ ਦਿਓ ਤੰਦਰੁਸਤ ਕਰ ਦਿਓ। ਦਿਓ ਉਪਾਏ ਨ ਜਸ ਜਿਸ ਜੋਗਾ। ਜੇ ਜੇ ਦੇਵਤੇ ਦੇ ਕੋਈ ਜੋਗ ਭੇਟਾ ਹੈ ਉਹ ਮੈਂ ਕਹਿੰਦੇ ਉਸੇ ਤਰ੍ਹਾਂ ਦੇਵਾਂਗੀ ਜਦੋਂ ਇਹ ਤੰਦਰੁਸਤ ਹੋ ਜਾਏਗਾ। ਬੰਦਾ ਹੈ ਕਰ ਧਰ ਪਰ ਧਰ ਸਿਰ ਕੋ। ਆਪਣਾ ਜਿਹੜਾ ਕਹਿੰਦੇ ਮੱਥਾ ਹੈ ਧਰਤੀ ਉੱਪਰ ਰੱਖ ਕੇ ਸੀਸ ਰੱਖ ਕੇ ਮੱਥੇ ਟੇਕਦੀ ਹੈ ਮਾਤਾ। ਨਮੋ ਕਰ ਹੈ ਸ੍ਰੀ ਲਖਮੀ ਬਰ ਕੋ। ਕਈ ਵਾਰੀ ਜਿਹੜਾ ਮਾਇਆ ਦਾ ਮਾਲਕ ਹੈ ਉਹਨੂੰ ਮੱਥੇ ਟੇਕਦੀ ਵੀ ਹੈ ਭਗਵਾਨ ਤੂੰ ਮੇਰੇ ਸੁਪੁੱਤਰ ਨੂੰ ਨਿਰੋਗ ਕਰ ਦੇ। ਸੁਤ ਕਰ ਗਹਿ ਕਰ ਬਹਰੋ ਬੋਲੀ। ਇੱਕ ਦਿਨ ਪੁੱਤਰ ਦਾ ਹੱਥ ਜਾ ਆਪਣੇ ਹੱਥ ਵਿੱਚ ਫੜ ਕੇ ਉਹ ਮਾਂ ਬੋਲੀ ਕਰੋ ਆਪਣੀ ਪੀਰਾ ਖੋਲੀ। ਅੱਜ ਤਾਂ ਤੁਹਾਨੂੰ ਬੁਲਾਉਣਾ ਹੀ ਬੁਲਾਉਣਾ ਆਪਣੇ ਅੰਦਰਲੀ ਪੀਰਾ ਮੈਨੂੰ ਖੋਲ ਕੇ ਦੱਸ ਦੇਵੋ ਤੁਸੀਂ। ਤਿਸ ਪਰ ਮੈਂ ਕਰਵਾਓ ਇਲਾਜ। ਤੁਹਾਨੂੰ ਅੰਦਰ ਕੋਈ ਤਕਲੀਫ ਹੋ ਗਈ ਉਹਦੇ ਉੱਪਰ ਮੈਂ ਚੰਗੀ ਤਰ੍ਹਾਂ ਇਲਾਜ ਕਰਾਵਾਂਗੀ। ਵੈਦ ਬੁਲਾਏ ਬਿਲਮ ਬਿਨ ਆਜਾ। ਸਾਡੇ ਨਗਰ ਵਿੱਚ ਹਰਦਾਸ ਵੈਦ ਬੜਾ ਸਿਆਣਾ ਹੈ ਬਿਨਾਂ ਦੇਰੀ ਤੋਂ ਅੱਜ ਹੀ ਹੁਣੇ ਮੈਂ ਬੁਲਾ ਲਉ ਉਸਨੂੰ। ਅਸ਼ਟ ਕਰੀ ਬੇਦੀ ਕੁਲ ਨਾਥਾ। ਮਾਤਾ ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ ਬੇਦੀਆਂ ਦੇ ਕੁਲ ਦੇ ਮਾਲਕ ਜਿਹੜੇ ਹਨ ਉਹਨਾਂ ਨੇ ਚੁੱਪੀ ਧਾਰਨ ਕਰ ਲਈ ਹੋਈ ਹੈ। ਉਤਰ ਨ ਦੇ ਕੋ ਜਨਨੀ ਸਾਥਾ। ਮਾਤਾ ਦੇ ਨਾਲ ਕੋਈ ਜਵਾਬ ਹੀ ਨਹੀਂ ਦੇ ਰਹੇ ਹਨ। ਹਾਂ ਨਾ ਕਹੀ ਨਹੀਂ ਕਰ ਰਹੇ ਹਨ। ਸੁਧ ਲੇਵਨ ਆਵੇ ਸਭ ਗਿਆਤੀ। ਹੋਰ ਜਿਹੜੇ ਕੋਈ ਸਾਗ ਸੰਬੰਧੀ ਹੈ ਗੁਰੂ ਨਾਨਕ ਸਾਹਿਬ ਵੀ ਕੋਈ ਰੋਗੀ ਹੋਏਗਾ ਖਬਰ ਸਾਲ ਲੈਣ ਆ ਜਾਂਦੇ। ਜਿਨ ਕੋ ਨਹਿ ਆਸ ਰੀਤ ਸੁਹਾਤੀ। ਸਾਗ ਸੰਬੰਧੀਆਂ ਨੂੰ ਇਸ ਤਰ੍ਹਾਂ ਦੀ ਰੀਤੀ ਸੋਹਣੀ ਨਹੀਂ ਲੱਗਦੀ। ਘਰੇ ਪੈਣਾ ਪੈਰਣਾ ਚੰਗਾ ਨਹੀਂ ਲੱਗਦਾ। ਭੋਜਨ ਖਾਤ ਨਾ ਪੀਵਤ ਨੀਰੂ। ਦੇਖੋ ਗੁਰੂ ਨਾਨਕ ਨਾ ਭੋਜਨ ਛਕਦੇ ਹੈ ਨਾ ਪਾਣੀ ਪੀਂਦੇ। ਹੇਰਤ ਬੇਦੀ ਭਏ ਅਧੀਰੂ। ਗੁਣ ਦੇ ਜਿਹੜੇ ਬੇਦੀ ਲੋਕ ਦੇਖ ਕੇ ਕੇ ਤੀਰਥ ਤੋਂ ਰਹਿਤ ਹੋ ਗਏ, ਘਬਰਾ ਗਏ ਹਨ। ਪੂਰਬ ਸੂਰਤ ਸਭ ਪਰਵਾਰ, ਜਿਹੜਾ ਕਰਦਾ ਪਰਿਵਾਰ ਮਾਰਾ ਦਾ ਵੀ ਸਾਰਾ ਕਹਿੰਦੇ ਬੜਾ ਝੂਰਦਾ ਵੀ ਇਹ ਕੀ ਹੋ ਗਿਆ ਇਹਨਾਂ ਨੂੰ। ਰੁਜ ਨਾ ਪਾਏ ਨਹਿ ਕਰ ਉਪਚਾਰੂ, ਕਹਿੰਦੇ ਬਈ ਕੋਈ ਰੋਗ ਨੀ ਲੱਭਦਾ ਹੈ ਤੇ ਇਹਦਾ ਇਲਾਜ ਹੁਣ ਕੀ ਕਰੀਏ ਕਰਾਈਏ। ਕਾਲੂ ਸੋ ਬੋਲੇ ਮਿਲ ਜਸੋ, ਇੱਕ ਦਿਨ ਜਿੰਨੇ ਕਹਿੰਦੇ ਆਂਢ ਗੁਆਂਢ ਦੇ ਬੇਦੀ ਗਿਆਤੀ ਸੰਬੰਧੀ ਉਹ ਕਾਲੂ ਨਾਲ ਮਿਲ ਜੁਲ ਕੇ ਬੋਲੇ ਚੱਲੇ। ਤਬ ਤਨ ਜਹ ਕੋ ਦੁੱਖ ਹੈ ਕੋ, ਤੇਰਾ ਜਿਹੜਾ ਸੁਪੁੱਤਰ ਗੁਰੂ ਨਾਨਕ ਹੈ ਉਹਨੂੰ ਕੋਈ ਨਾ ਕੋਈ ਦੁੱਖ ਤਕਲੀਫ਼ ਹੈਗੀ ਹੈ। ਤੂੰ ਨਿਚਿੰਤ ਫਿਰ ਹੈ ਕਹੁ ਕੈਸੇ, ਉਹਨਾਂ ਦਾ ਪਿਤਾ ਬੇਚਿੰਤ ਬੇਫਿਕਰ ਹੋਇਆ ਕਿਵੇਂ ਫਿਰਦਾ ਹੈ। ਇੱਕ ਸੁੱਤ ਬਾਹਰ ਰੁਜੀ ਭਾ ਐਸੇ, ਤੇਰੇ ਘਰ ਦੇ ਵਿੱਚ ਕੋਈ ਇੱਕ ਸੁਪੁੱਤਰ ਹੈ ਉਹ ਵੀ ਕਹਿੰਦੇ ਇਸ ਤਰ੍ਹਾਂ ਦਾ ਬੜਾ ਰੋਗੀ ਹੋਇਆ ਪਿਆ ਰਹਿੰਦਾ ਹੈ। ਵੈਦ ਬੁਲਾਏ ਇਲਾਜ ਕਰੀਜੈ, ਕੱਲ ਨੂੰ ਕਿਸੇ ਸਿਆਣੇ ਵੈਦ ਨੂੰ ਬੁਲਾ ਕੇ ਆਪਣੇ ਪੁੱਤਰ ਦਾ ਇਲਾਜ ਕਰਵਾ ਲਾ। ਦਰਬ ਲੋਭ ਨਹਿ ਹਿਰਦੈ ਤਰੀਜੈ, ਹਿਰਦੇ ਵਿੱਚ ਧੰਦਾ ਲੋਭ ਜਾਣਾ ਬਹੁਤਾ, ਧਰ ਮਾਇਆ ਨੂੰ ਨਾ ਸੰਭਾਲ ਸੰਭਾਲ ਰੱਖ। ਜੇ ਤਵ ਤਾਤ ਅਰੋਗ ਜਵੰਤੂ, ਕਾਲੂ ਜੇ ਤੇਰਾ ਜਿਹੜਾ ਪੁੱਤਰ ਹੈ ਕਹਿੰਦੇ ਇਸ ਤਰ੍ਹਾਂ ਰੋਗ ਨਿਰੋਗ ਹੋ ਕੇ ਜਿਉਂਦਾ ਰਿਹਾ, ਇਹ ਤੇ ਅਧਿਕ ਹੋਏ ਧਨਵੰਤੂ, ਇਹ ਪੁੱਤਰ ਵੱਡਾ ਹੋ ਜਾਏਗਾ ਫਿਰ ਕਮਾ ਕੇ ਮਾਇਆ ਲਿਆਏਗਾ, ਇਹਦੇ ਨਾਲ ਤੂੰ ਹੋਰ ਬੜਾ ਧਨਾੜ ਹੋ ਜਾਏ। ਸੁੱਤ ਸਨੇਹ ਕੋ ਮਨ ਤੇ ਤਿਆਗੀ, ਦੇਖ ਲਾ ਵੀ ਕਾਲੂ ਪੁੱਤਰ ਦਾ ਮੋਹ ਤਾਂ ਧੁਰ ਦੇ ਵਿੱਚੋਂ ਤਿਆਗਿਆ ਹੋਇਆ ਛੱਡਿਆ ਹੋਇਆ। ਦਰਬ ਵਿਖੇ ਕਿਉਂ ਭਾ ਅਨੁਰਾਗੀ, ਮਾਇਆ ਦਾ ਕਿਵੇਂ ਤੂੰ ਪ੍ਰੇਮੀ ਬਣਿਆ, ਕਿਵੇਂ ਕਚੂਸ ਬਣਿਆ ਹੋਇਆ, ਤੂੰ ਮਾਇਆ ਕਿਉਂ ਨੀ ਕਰਦਾ, ਇਲਾਜ ਕਿਉਂ ਨੀ ਕਰਾਉਂਦਾ ਇਹਨਾਂ। ਤਰਕ ਸੁਣਤ ਗਿਆਤਨ ਕੀ ਕਾਲੂ, ਜਿਹੜੇ ਆਂਢ ਗੁਆਂਢ ਦੇ ਸਾਕ ਸੰਬੰਧੀ ਉਹਨਾਂ ਦੀ ਤਰਕ ਦੀ ਗੱਲ ਜੀ ਸੁਣ ਕੇ, ਹੁਤੋ ਅਨੁਜ ਢਿੱਗ ਤੇਹ ਛਿੰਨ ਲਾਲੂ, ਉਸ ਵੇਲੇ ਜਿਹੜਾ ਛੋਟਾ ਭਰਾ ਕਾਲੂ ਜੀ ਦਾ ਲਾਲੂ ਉਹ ਕੋਲ ਹੈ ਸੀ ਇਹਨਾਂ ਦੇ, ਵੈਦ ਬੁਲਾਵਨ ਹੇਤ ਪਠਾਇਆ, ਛੋਟੇ ਭਰਾ ਲਾਲੂ ਨੂੰ ਵੀ ਹਰਦਾਸ ਵੈਦ ਨੂੰ ਬੁਲਾ ਕੇ ਲਿਆ ਭੇਜ ਦਿੱਤਾ। ਲਾਲੂ ਤੇਹ ਘਰ ਜਾਏ ਬੁਲਾਇਆ, ਲਾਲੂ ਜੀ ਨੇ ਉਸਦੇ ਘਰ ਦੇ ਵਿੱਚ ਹਰਦਾਸ ਵੈਦ ਨੂੰ ਬੁਲਾਇਆ ਹੈ। ਨਾਮ ਜਾਸ ਹਰਦਾਸ ਹੁਲਾਸੀ, ਜਿਹਦਾ ਕਹਿੰਦੇ ਨਾਮ ਹਰਦਾਸ ਵੈਦ ਸੀ, ਬੜਾ ਕਹਿੰਦੇ ਇਸ ਤਰ੍ਹਾਂ ਖੁਸ਼ ਰਹਿਣ ਵਾਲਾ ਸੀ। ਜੱਗੇ ਭਾਗ ਗਾ ਢਿੱਗ ਸੁਖ ਰਾਸੀ, ਇਹਦੇ ਕੋਈ ਚੰਗੇ ਭਾਗ ਜਾਗੇ ਹਨ ਜਿਸ ਕਰਕੇ ਜੋ ਸੁਖਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਉਹਨਾਂ ਕੋਲੇ ਚਲਿਆ ਗਿਆ ਬੈਰ। ਤਨ ਪਰ ਬਸਨ ਲਏ ਸੁਖਦਾਈ, ਇੱਧਰ ਸੁਖ ਦੇਣ ਵਾਲੇ ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਪਰ ਬਸਤਰ ਜਾ ਲਿਆ ਹੋਇਆ ਹੈ। ਜਹ ਪੌਡੇ ਆਇਓ ਤੇ ਹਿਥਾਈ, ਬਸਤਰ ਜਾ ਪਾ ਕੇ ਲਿਟੇ ਹੋਏ ਉੱਥੇ ਹਰਦਾਸ ਬੈਰ ਚੱਲ ਆਇਆ ਹੈ। ਕਾਲੂ ਕਹਿ ਸੁਬੈਦੰ ਸੁਣੀਏ, ਕਾਲੂ ਜੀ ਨੇ ਕਿਹਾ ਵੀ ਹਰਦਾਸ ਬੈਰ ਮੇਰੀ ਗੱਲ ਧਿਆਨ ਦੇ ਕੇ ਸੁਣ ਲਈਏ। ਕਰ ਬਲੋਕ ਇਹ ਰੁਜ ਕੋ ਗੁਣੀਏ, ਇਹਨਾਂ ਦੇ ਹੱਥ ਦੀ ਨਵਜੀ ਦੇਖ ਕੇ ਤੇ ਰੋਗ ਨੂੰ ਸਮਝੀਏ ਚੰਗੀ ਤਰ੍ਹਾਂ। ਦਿਨ ਪਰਿਓ ਰਹਿ ਸਹ ਆਲਸ, ਗੱਲ ਮੈਂ ਤੈਨੂੰ ਦੱਸ ਦਿੰਦਾ ਵੀ ਰਾਤ ਦਿਨ ਆਲਸੀਆਂ ਵਾਂਗੂ ਇਹ ਘਰ ਦੇ ਵਿੱਚ ਹੀ ਪਏ ਰਹਿੰਦੇ ਕਿਸੇ ਰੋਗ ਕਰਕੇ। ਖਾਣ ਪਾਨ ਕੀ ਕਰੈ ਨ ਲਾਲਸ, ਖਾਣ ਪੀਣ ਦੀ ਵੀ ਕੋਈ ਇੱਛਾ ਹੀ ਨੀ ਕਰਦੇ ਇਹ। ਪੀਤ ਬਦਨ ਤਨ ਖੀਨ ਕੁਡਾਰਾ, ਇਹਨਾਂ ਦਾ ਮੂੰਹ ਪੀੜਾ ਹੋਇਆ ਪਿਆ, ਸਰੀਰ ਕਮਜ਼ੋਰ ਹੋਇਆ ਤੇ ਹੋਰ ਹੀ ਖੋਟੀ ਤਰ੍ਹਾਂ ਦਾ ਰੰਗ ਜਾ ਹੋਇਆ ਪਿਆ। ਬੇਦਨ ਪਾਏ ਕਰਹੋ ਉਪਚਾਰਾ, ਇਸ ਤਰ੍ਹਾਂ ਇਹਨਾਂ ਦੇ ਅੰਦਰ ਕੋਈ ਤਕਲੀਫ਼ ਹੈ ਨੂੰ ਪਾ ਕੇ ਲੱਭ ਕੇ ਫਿਰ ਚੰਗੀ ਤਰ੍ਹਾਂ ਤੂੰ ਉਹਦਾ ਇਲਾਜ ਕਰ, ਦਵਾਈ ਕਰ। ਸੁਣ ਕਰ ਬਚਨ ਵੈਦ ਬੁੱਧਵੰਤਾ, ਬੁੱਧੀ ਵਾਲਾ ਹਰਦਾਸ ਵੈਦ ਆ ਕਾਲੂ ਦੇ ਬਚਨਾਂ ਨੂੰ ਸੁਣ ਕੇ। ਬੈਠਿਓ ਨਿਕਟ ਤਬ ਹੈ ਜਗ ਕੰਤਾ, ਜਗ ਦੇ ਮਾਲਕ ਗੁਰੂ ਨਾਨਕ ਸਾਹਿਬ ਉਹਨਾਂ ਦੇ ਕੋਲ ਜਾ ਬੈਠਾ ਏ ਬੈਦ। ਆਨਨ ਪਰ ਤੇ ਬਸਨ ਉਗਾਰਾ, ਬੈਦ ਨੇ ਮਹਾਰਾਜ ਦੇ ਮੁਖ ਤੋਂ ਬਸਤਰ ਦਾ ਤਾਂ ਚੁੱਕਿਆ ਹੈ। ਹੇਰਤ ਧਮਨੀ ਕਰ ਕਰ ਧਾਰਾ, ਆਪਣੇ ਹੱਥ ਵਿੱਚ ਗੁਰੂ ਨਾਨਕ ਸਾਹਿਬ ਦਾ ਹੱਥ ਜਾ ਲੈ ਕੇ ਫਿਰ ਉਹ ਕਹਿੰਦੇ ਜਿਹੜੀ ਧਮਨੀ ਜੀ ਆ ਨਵ ਜੀ ਉਹਨੂੰ ਵੇਖਣ ਲੱਗਿਆ ਹੈ। ਵੈਦ ਬਦਨ ਦੁੱਖ ਕਦਨ ਸੁਦੇਖਾ। ਇਸ ਤਰ੍ਹਾਂ ਕਹਿੰਦੇ ਜੋ ਦੁੱਖਾਂ ਨੂੰ ਕੱਟਣ ਵਾਲੇ ਹੈ ਉਹਨਾਂ ਨੇ ਵੇਖਿਆ ਵੀ ਬੈਰ ਦਾ ਮੁੱਖ। ਜਿਸ ਤੇ ਮਨ ਅਨਕੰਪ ਵਿਸੇਖਾ। ਮਨ ਦੇ ਵਿੱਚ ਬੜੀ ਕਿਰਪਾ ਹੈ ਵੀ ਇਹ ਠੀਕ ਹੋ ਜਾਣ। ਕਰ ਤੇ ਕਰਖ ਲਇਓ ਨਿਜ ਕਰ ਕੋ। ਗੁਰੂ ਮਹਾਰਾਜ ਨੇ ਉਹ ਹਰਦਾਸ ਬਹਿ ਦੇ ਹੱਥ ਵਿੱਚੋਂ ਆਪਣਾ ਹੱਥ ਜਿਹਾ ਕਹਿੰਦੇ ਝਟਪਟ ਖਿੱਚ ਲਿਆ। ਉੱਠ ਬੈਠੇ ਦੇਵਨ ਮਤ ਬਰ ਕੋ। ਉਹਨੂੰ ਸ੍ਰੇਸ਼ਟ ਅਕਲ ਮਤ ਦੇਣ ਵਾਸਤੇ ਮਹਾਰਾਜ ਉੱਠ ਕੇ ਬੈਠ ਗਏ ਹਨ। ਬਚ ਬੋਲੇ ਉਤਪਲ ਦਲ ਲੋਚਨ। ਇਹਨਾਂ ਦੇ ਕਵਲ ਦੇ ਪੱਤਰੇ ਵਾਂਗੂ ਚੌੜੇ ਨੇਤਰ ਆ। ਗੁਰੂ ਨਾਨਕ ਸਾਹਿਬ ਬਚਨ ਬੋਲੇ। ਸੁਖਦ ਅਚਲ ਭਾਵ ਬੰਧ ਮਿਮੋਚਨ। ਅਚਲ ਸੁਖ ਦੇਣ ਵਾਲੇ ਸੰਸਾਰ ਦੇ ਬੰਧਨਾਂ ਨੂੰ ਕੱਟਣ ਵਾਲੇ ਬਚਨ ਹਨ। ਗਹੁ ਹੱਥ ਕੇ ਸਾਥ ਸੁਹਾਥਾ। ਕਹਿੰਦੇ ਆਪਣੇ ਹੱਥ ਦੇ ਨਾਲ ਤੂੰ ਹੱਥ ਸਾਡਾ ਹੱਥ ਜਿਹਾ ਫੜ ਲਿਆ, ਪਕੜ ਲਿਆ। ਕਿਆ ਤੁਮ ਜੀਓ ਕਹੋ ਨਿਜ ਗਾਥਾ। ਤੇਰੇ ਬੈਦਾ ਦਿਲ ਵਿੱਚ ਕੀ ਹੈ, ਤੂੰ ਆਪਣੀ ਗੱਲ ਮੈਨੂੰ ਦੱਸ, ਸਾਡਾ ਹੱਥ ਜਿਹਾ ਆਪਣੇ ਹੱਥ ਵਿੱਚ ਕਿਉਂ ਫੜਿਆ। ਸੁਣ ਕਰ ਭੇਖਕ ਬਚਨ ਉਚਾਰੇ। ਇਸ ਤਰ੍ਹਾਂ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਉਹ ਦੁਆਈ ਕਰਨ ਵਾਲੇ ਹਰਦਾਸ ਵੈਦ ਨੇ ਬਚਨ ਕਿਹੇ। ਹਾਂ ਹੈਰੋ ਜੋ ਰੋਗ ਤੁਮਾਰੇ। ਹੱਥ ਦੀ ਨਵਜੀ ਵੇਖ ਕੇ ਤੁਹਾਡਾ ਰੋਗ ਮੈਂ ਵੇਖਦਾ ਵੀ ਕਿਹੜਾ ਹੈ। ਪਿਤ ਵਾਏ ਕਫ ਸਰੋਣਤ ਚਾਰੂ। ਇਸ ਤਰ੍ਹਾਂ ਕਹਿੰਦੇ ਚਾਰ ਤਰ੍ਹਾਂ ਕਰਕੇ ਰੋਗ ਲੱਗ ਜਾਂਦਾ ਹੈ। ਜੇ ਗਰਮੀ ਲੱਗ ਜਾਏ ਫਿਰ ਗਰਮੀ ਦੇ ਰੋਗ ਲੱਗ ਜਾਂਦੇ ਹੈ। ਜੇ ਬੈਬਾਦੀ ਵੱਧ ਜਾਏ ਫਿਰ ਬੈ ਦੇ ਰੋਗ ਹੁੰਦੇ ਹੈ। ਜੇ ਬਲਗਮ ਵੱਧ ਜਾਏ ਫਿਰ ਬਲਗਮ ਦੇ ਰੋਗ ਹੁੰਦੇ ਹੈ। ਜੇ ਲਹੂ ਵਿਗਾੜ ਹੋ ਜਾਏ ਲਹੂ ਵਿਗਾੜ ਦੇ ਰੋਗ ਲੱਗ ਜਾਂਦੇ ਆ। ਫੋੜੇ ਫਿਣਸੀਆਂ ਚੰਬੜ ਚੁੰਬੜ ਦਦਰਾਏ ਲਹੂ ਵਿਗਾੜ ਨਾਲ ਹੁੰਦੀਆਂ। ਕਹਿੰਦੇ ਇਸ ਤਰ੍ਹਾਂ ਇਹ ਚਾਰਾਂ ਕਰਕੇ ਰੋਗ ਲੱਗਦੇ ਆ। ਗਰਮੀ ਵਧਣ ਕਰਕੇ, ਬੈਬਾਦੀ ਵਧਣ ਕੇ, ਬਲਗਮ ਤੇ ਲਹੂ ਵਿਗਾੜ ਕਰਕੇ। ਇਨ ਤੇ ਤਨ ਮਹਿ ਹੋਤ ਵਿਕਾਰੂ। ਇਹਨਾਂ ਚੌਹਾਂ ਕਰਕੇ ਸਰੀਰ ਦੇ ਵਿੱਚ ਕੋਈ ਨਾ ਕੋਈ ਵਿਗਾੜ ਹੋ ਜਾਂਦਾ ਹੈ। ਜੇ ਕੋ ਮੈਂ ਵਿਕਾਰ ਅਬ ਹੇਰੋ। ਗੁਰੂ ਨਾਨਕ ਸਾਹਿਬ ਜੀ, ਜਿਸ ਦਾ ਮੈਂ ਹੁਣ ਵਿਗਾੜ ਹੋਇਆ ਵੇਖਾਂਗਾ ਵੀ ਗਰਮੀ ਵਧੀ ਹੈ ਕਿ ਬੈਬਾਦੀ ਵਜੀ ਹੈ ਕਿ ਬਲਗਮ ਕੇ ਲਹੂ ਦਾ ਵਿਗਾੜ ਦੇਖ ਤੇ ਪਾਰ ਕਰ ਉਪਚਾਰ ਨਿਬੇਰਾ। ਉਹਦੇ ਉੱਪਰ ਇਲਾਜ ਕਰਕੇ ਮੈਂ ਜਿਹੜਾ ਤੁਹਾਡਾ ਰੋਗ ਜਾਂ ਕਹਿੰਦੇ ਨਿਵਰਤ ਕਰ ਦਿਆਂਗਾ। ਪਥ ਕੋ ਰਾਖ ਔਖਦੀ ਖਾਵਹ। ਮੈਂ ਤੁਹਾਨੂੰ ਦਵਾਈ ਦੇਵਾਂਗਾ, ਉਹ ਤੁਸੀਂ ਕਹਿੰਦੇ ਪਥ ਪਰਹੇਜ ਰੱਖ ਕੇ ਖਾਣੀ ਹੈ। ਹੋਇਆ ਰੋਗ ਤਨ ਤੇ ਸੁਖ ਪਾਵਹ। ਉਹਦੇ ਨਾਲ ਤੁਸੀਂ ਨਿਰੋਗ ਹੋ ਜਾਓਗੇ ਤੇ ਸਰੀਰ ਕਰਕੇ ਸੁਖ ਪਾਓਗੇ। ਅਸਨ ਖਾਣ ਕੀ ਰੁਚ ਉਪਜੈ ਹੈ। ਜਦੋਂ ਪਥ ਪਰਹੇਜ ਰੱਖ ਕੇ ਤੁਸੀਂ ਦਵਾਈ ਖਾਓਗੇ ਫਿਰ ਭੋਜਨ ਖਾਣ ਦੀ ਤੁਹਾਨੂੰ ਰੁਚੀ ਪੈਦਾ ਹੋ ਜਾਵੇ। ਨਿਰਬਲ ਦੇਹ ਬਲੀ ਪੁੰਨ ਹੋਇਆ ਹੈ। ਜਿਹੜੀ ਕਮਜ਼ੋਰ ਲਿਸਤੀ ਜੀ ਹੋਈ ਹੈ ਕਹਿੰਦੇ ਫਿਰ ਬੜੀ ਬਲਵਾਲੀ ਹੋ ਜਾਵੇਗੀ। ਵੈਦ ਬਚਨ ਸੁਣ ਪੰਕਜ ਵਦਨਾ। ਵੈਦ ਇਹੋ ਜਿਹੇ ਬਚਨ ਸੁਣ ਕੇ ਕਬਲ ਵਰਗੇ ਮੁਖ ਵਾਲੇ ਸਤਿਗੁਰਾਂ ਨੇ ਤੇਹ ਪ੍ਰਤ ਬੋਲੇ ਸਭ ਸੁਖ ਸਦਨਾ। ਸਾਰੇ ਸੁਖਾਂ ਦਾ ਘਰ ਹਨ ਗੁਰੂ ਨਾਨਕ ਸਾਹਿਬ ਜੀ। ਉਹਦੇ ਤਾਈ ਫਿਰ ਬਚਨ ਬੋਲੇ ਸਲੋਕ ਵਿੱਚ। ਸ੍ਰੀ ਮੁਖ ਵਾਕ ਸਲੋਕ ਮਹੱਲਾ ਪਹਿਲਾ। ਵੈਦ ਬੁਲਾਇਆ ਵੈਦਗੀ। ਮਹਾਰਾਜ ਕਹਿੰਦੇ ਹੋ ਹਰਦਾਸ ਵੈਦ, ਤੈਨੂੰ ਵੈਦਗੀ ਵਾਸਤੇ ਦਵਾਈ ਬੂਟੀ ਕਰਨੇ ਵਾਸਤੇ ਬੁਲਾਇਆ ਕਰ ਵਿੱਚ। ਪਕੜ ਢੰਡੋਲੇ ਬਾਹ। ਕਹਿੰਦੇ ਸਾਡੀ ਬਾਂਹ ਜੀ ਪਕੜ ਕੇ ਤੂੰ ਨਵਜਰੇ ਰਾਹੀਂ ਕਹਿੰਦੇ ਰੋਗ ਨੂੰ ਢੂੰਡਦਾ ਹੈ, ਲੱਭਦਾ ਹੈ। ਭੋਲਾ ਵੈਦ ਨ ਜਾਣੇ। ਕਹਿੰਦੇ ਹਰਦਾਸ ਵੈਦ ਤੂੰ ਤਾਂ ਭੋਲਾ ਹੈ, ਤੂੰ ਤਾਂ ਕਹਿੰਦੇ ਵੈਦ ਦਵਾਈ ਕਰਨੀ ਜਾਣਦਾ ਨੀ ਹੈ। ਕਰਕ ਘਰੇ ਜੇ ਮਾਹ। ਇਹਨੂੰ ਨੀ ਪਤਾ ਹੈ ਵੀ ਇਹ ਸਰੀਰ ਦਾ ਰੋਗ ਨਹੀਂ ਹੈ। ਨਵਜ ਕਰ ਫੜਿਆ ਨੀ ਰੋਗ ਦਾ ਪਤਾ ਲੱਗੇਗਾ। ਸਾਡਾ ਜਿਹੜਾ ਰੋਗ ਆ ਉਹ ਤਾਂ ਕਰਕ ਕਲੇਜੇ ਮਾਹ, ਸਾਡੇ ਕਲੇਜੇ ਵਿੱਚ ਹਿਰਦੇ ਵਿੱਚ ਕਹਿੰਦੇ ਇਸ ਤਰ੍ਹਾਂ ਕਹਿੰਦੇ ਕੜਕ ਹੈ, ਹਿਰਦੇ ਵਿੱਚ ਤਕਲੀਫ ਹੈ, ਹਿਰਦੇ ਵਿੱਚ ਦੁੱਖ ਹੈ ਸਾਨੂੰ। ਮਹੱਲਾ ਦੂਜਾ ਵੈਦਾ ਵੈਦ ਸੁਵੈਦ ਤੂੰ। ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਬਚਨ ਹੈ ਸਲੋਕ ਰਾਹੀਂ ਜੋ ਵੈਦ ਹਰਦਾਸ ਦੇ ਤਾਈਂ ਸਤਿਗੁਰੂ ਨੇ ਕਹੇ ਸਨ, ਜਿਹੜੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸਰੋਤੇ ਸਿੱਖ ਕਥਾ ਸੁਣਨ ਵਾਲੇ ਬੈਠੇ ਸਨ, ਉਹਨਾਂ ਨੇ ਕਿਹਾ ਕਿ ਮਹਾਰਾਜ ਵੀ ਇਹ ਵੈਦ ਨੂੰ ਜਿਹੜੇ ਮਹਾਰਾਜ ਨੇ ਬਚਨ ਕਹੇ ਸੀ ਇਹਨਾਂ ਦਾ ਮਤਲਬ ਕੀ ਹੈ, ਪੂਰਾ ਸਮਝ ਨਹੀਂ ਆਈ ਹੈ, ਤੁਸੀਂ ਸਮਝਾਓ। ਫਿਰ ਇਸੇ ਪਰਸਾਏ ਗੁਰੂ ਅੰਗਦ ਸਾਹਿਬ ਜੀ ਨੇ ਇੱਕ ਸਲੋਕ ਕਿਹਾ, ਉਹ ਮਹਾਰਾਜ ਦੱਸਦੇ ਹੈ ਖੋਲ ਕੇ ਇਹਦਾ ਉੱਤਰ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਇਉਂ ਕਿਹਾ ਸੀ, ਵੈਦਾ ਵੈਦ ਸੋ ਵੈਦ ਤੋਂ, ਇਹ ਵੀ ਹਰਦਾਸ ਵੈਦ, ਵੈਦਾਂ ਵਿੱਚੋਂ ਤਾਂ ਤੂੰ ਅਸਲੀ ਵੈਦ ਹੈ। ਪਹਿਲਾ ਰੋਗ ਪਛਾਣ, ਜਿਹੜਾ ਪਹਿਲਾਂ ਤੈਨੂੰ ਰੋਗ ਲੱਗਾ ਨਾ ਹੋਮਾਂ ਦਾ, ਜੇ ਉਹਨੂੰ ਤੂੰ ਪਛਾਣ ਲੱਗੇ ਫਿਰ ਤਾਂ ਤੂੰ ਵੈਦਾਂ ਵਿੱਚੋਂ ਵੈਦ ਹੈਗਾ ਹੈ। ਐਸਾ ਦਾਰੂ ਲੋੜ ਲਹੋ, ਜਿਹੜਾ ਹੋਮਾਂ ਦਾ ਰੋਗ ਹੈ ਉਹਦਾ ਕਹਿੰਦੇ ਤੂੰ ਦਾਰੂ ਵੀ ਚੰਗੀ ਤਰ੍ਹਾਂ ਲੋੜ ਲੈ ਕੇ ਲੱਭ ਲੈ ਪਾੜ ਲੈ। ਜਿਤ ਵੰਨੈ ਰੋਗਾ ਕਾਰਨ, ਇਸ ਕਹਿੰਦੇ ਦਾਰੂ ਦੇ ਛਕਣ ਨਾਲ ਹੋਰ ਰੋਗਾਂ ਦਾ ਜਿਹੜਾ ਕਣ ਕੀ ਇਹ ਸਮਦਾ ਹੈ ਉਹ ਵੀ ਵੰਜਾ ਕੀ ਚਲਾ ਜਾਏ। ਹੋਮਾਂ ਦਾ ਰੋਗ ਤਾਂ ਜਾਣੇ, ਉਹਦੇ ਨਾਲ ਬਾਕੀ ਵੀ ਸਾਰੇ ਰੋਗ ਚਲੇ ਜਾਣ। ਜਿਤ ਦਾਰੂ ਰੋਗ ਉੱਠੇ ਹੈ, ਦਾਰੂ ਦੇ ਛਕਣ ਕਰਕੇ ਜਿਹੜਾ ਰੋਗ ਹੈ ਉੱਠ ਜਾਵੇ ਚਲਾ ਜਾਵੇ, ਤਨ ਸੁੱਖ ਵਸੈ ਆਏ, ਸਾਰੇ ਸਰੀਰ ਦੇ ਵਿੱਚ ਆ ਕੇ ਸੁੱਖ ਹੀ ਸੁੱਖ ਵਸ ਜਾਵੇ। ਰੋਗ ਗਵਾਏ ਆਪਣਾ, ਇਹ ਵੀ ਅਰਦਾਸ ਵੈ ਤੂੰ ਆਪਣਾ ਹੋਮਾਂ ਦਾ ਰੋਗ ਗਵਾ ਲਵੇ। ਤਾਂ ਨਾਨਕ ਵੈਦ ਤਾਂ ਵੀ ਤੂੰ ਵੈਰ ਸਦਾਉਣ ਦੇ ਕਹਾਉਣ ਦੇ ਯੋਗ ਹੈ, ਜੇ ਆਪਣਾ ਤੇਰਾ ਹੋਮਾ ਦਾ ਰੋਗ ਨਹੀਂ ਗਿਆ ਆਪ ਹੀ ਰੋਗੀ ਹੈ, ਫਿਰ ਤੂੰ ਵੈਰ ਕਿਵੇਂ ਸਦਾ ਸਕਦਾ, ਤੈਨੂੰ ਅਸੀਂ ਕਿਵੇਂ ਵੈਰ ਸਦ ਸਕਦੇ ਹਾਂ, ਵੈਰ ਕਹਿ ਸਕਦੇ ਹਾਂ। ਇਹ ਵੀ ਗੁਰੂ ਨਾਨਕ ਸਾਹਿਬ ਜੀ ਨੇ ਸਲੋਕ ਰਾਹੀਂ ਉਹਨੂੰ ਇਸ਼ਾਰਾ ਦਿੱਤਾ ਸੀ, ਇਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਸਮਝਾਇਆ ਹੈ। ਚੌਪਈ ਲੱਗਿਓ ਆਦਕੋ ਹੋਮੈ ਰੋਗੂ, ਮਹਾਰਾਜ ਕਹਿੰਦੇ ਵੇਖੋ ਅਰਦਾਸ ਵੈਸ ਪਹਿਲਾਂ ਤਾਂ ਹੋਮੈ ਦਾ ਰੋਗ ਤਾਂ ਤੈਨੂੰ ਲੱਗਿਆ ਹੀ ਹੋਇਆ ਹੈ। ਜਿਹ ਤੇ ਮਹਾਂ ਦੁਖੀ ਸਭ ਲੋਗੂ, ਜਿਸ ਕਰਕੇ ਤੇਰੇ ਵਾਂਗ ਬਾਕੀ ਵੀ ਸਾਰੇ ਦੁਨੀਆਂ ਦੇ ਲੋਕ ਹੋਮੈ ਕਰਕੇ ਬਹੁਤ ਔਖੇ ਬਹੁਤ ਦੁਖੀ ਹੈ। ਜਗ ਮਹਿ ਜਨਮ ਮਰਨ ਕੋ ਕਾਰਨ, ਜਿਹੜਾ ਹੋਮੈ ਦਾ ਰੋਗ ਹੈ ਨਾ ਇਹ ਸੰਸਾਰ ਦੇ ਵਿੱਚ ਜਨਮ ਕਰਨ ਦਾ ਕਾਰਨ ਬਣਿਆ ਸਬਬ ਬਣਿਆ, ਹੋਮੈ ਦੀਰਘ ਰੋਗ ਹੈ। ਇਸੇ ਤਰ੍ਹਾਂ ਹੋਮ ਵਿੱਚ ਆਇਆ ਹੋਮ ਵਿੱਚ ਗਿਆ, ਹੋਮ ਵਿੱਚ ਜੰਮਿਆ ਹੋਮ ਵਿੱਚ ਮੋਇਆ, ਹੋਮ ਵਿੱਚ ਦਿੱਤਾ ਹੋਮ ਵਿੱਚ ਲਿਆ, ਹੋਮ ਵਿੱਚ ਸਚਿਆਰ ਪੁੜਿਆਰ, ਹੋਮ ਵਿੱਚ ਪਾਪ ਨੇ, ਹੋਮੈ ਵਿੱਚ ਹੋਮ ਵਿੱਚ ਸਭ ਕੁਛ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਸੰਸਾਰ ਦੇ ਵਿੱਚ ਜਿਹੜਾ ਆਉਣ ਜਾਣ ਦਾ ਕਾਰਨ ਹੈ ਇਹ ਹੋਮੈ ਦੇ ਰੋਗ ਕਰਕੇ ਹੀ ਹੈ। ਕਿਹੇ ਉਪਚਾਰਨ ਹੋਤ ਨਿਵਾਰਨ, ਜਿਹੜੇ ਕੋਈ ਇਲਾਜ ਹੀ ਹੈ ਦਵਾਈਆਂ ਹੈ, ਕੋਈ ਜਲ ਧਾਰੇ ਜੇ ਕਰਨੇ, ਕਪਾਲੀ ਲਾਸ ਅਸ ਲਾ ਕੇ ਪੁੱਠੇ ਲੜਕਣਾ, ਭੁੱਖੇ ਰਹਿਣਾ, ਧੂਣੇ ਤਪਣੇ, ਇਹਨਾਂ ਕਰਕੇ ਹੋਮੈ ਦਾ ਰੋਗ ਨਿਮਿਤ ਹੁੰਦਾ ਹੈ। ਆਪਣੇ ਆਪ ਕੋ ਹੇ ਰਹ ਆਮੀ, ਇਸ ਕਰਕੇ ਵੀ ਹਰਦਾਸ ਤੂੰ ਆਪਣੇ ਆਪ ਨੂੰ ਛਾਤੀ ਮੇਰ ਕੇ ਦੇਖ, ਤੂੰ ਤਾਂ ਹੋਮੈ ਦਾ ਬਹੁਤ ਆਪ ਵੀ ਵੱਡਾ ਰੋਗੀ ਹੈ। ਕਰ ਹੋ ਅਵਰ ਕਹੋ ਕੈਸ ਅਨਾਮੀ, ਬਾਕੀਆਂ ਨੂੰ ਕਿਵੇਂ ਹੋਮੈ ਦੇ ਰੋਗ ਤੋਂ ਤੂੰ ਕਿਵੇਂ ਨਰੋਗ ਕਰੇਗਾ, ਰੋਗ ਤੋਂ ਰਹਿਤ ਕਰੇਗਾ, ਤੂੰ ਤਾਂ ਆਪ ਹੀ ਵੱਡਾ ਰੋਗੀ ਹੈ। ਜਿਸ ਭੇਖਜ ਤੇ ਹੋਮੈ ਜਾਏ, ਅਰਦਾਸ ਵੈਦ ਜਿਸ ਦਵਾਈ ਕਰਕੇ ਹੋਮੈ ਦਾ ਰੋਗ ਚਲਿਆ ਜਾਵੇ। ਅਬ ਚਾਲ ਸੁਖ ਵਸ ਹੈ ਤਨ ਆਏ, ਇਹ ਸਰੀਰ ਦੇ ਜਿਹੜਾ ਚੱਲ ਰਹਿਣ ਵਾਲਾ ਸੁਖ ਆਵਸੇ ਆ ਟਿਕੇ, ਸੋ ਉਪਚਾਰ ਕਰੇ ਜੇ ਕੋਈ, ਇਹ ਐਸਾ ਹੋਮੈ ਦਾ ਰੋਗ ਦਾ ਜੇ ਕੋਈ ਇਲਾਜ ਕਰੇ ਯਤਨ ਕਰੇ ਕੌਣ ਦਾ, ਨਿਜ ਰੁਜ ਖੋਏ ਵੈਦ ਭਲ ਸੋ, ਜਿਹੜਾ ਵੈਦ ਨੂੰ ਪਹਿਲਾਂ ਆਪ ਹੋਮੈ ਦਾ ਰੋਗ ਲੱਗਿਆ ਉਹਨੂੰ ਗੁਆ ਲਵੇ, ਸਾਡੇ ਖਿਆਲਿਆਂ ਅਨੁਸਾਰ ਚੰਗਾ ਵੈਦ ਹੁੰਦਾ ਹੈ। ਜਨਮ ਮਰਨ ਤੇ ਮੁਕਤਾ ਹੋਈ, ਕਹਿੰਦੇ ਜੰਮਣ ਮਰਨ ਤੋਂ ਛੁੱਟ ਜਾਂਦਾ ਏ, ਮਨੋਂ ਨਿਰੋਗ ਹੋ ਜਾਂਦਾ। ਬਹੁਰ ਨ ਰੋਗ ਵਿਆਪੈ ਕੋਈ, ਇੱਕ ਵਾਰੀ ਹੋਮੈ ਦਾ ਰੋਗ ਨਿਵਰਤ ਹੋ ਜੇ ਮੁੜ ਕੇ ਹੋਮੈ ਦਾ ਰੋਗ ਨੀ ਉਹਨੂੰ ਚਿੰਬੜਦਾ ਹੈ। ਰੁਜ ਪਰਖਨ ਪੁਨ ਤਿੰਨ ਕੋ ਹਰਨੇ, ਹਰਦਾਸ ਪਹਿਲਾਂ ਰੋਗ ਦੀ ਪ੍ਰੀਖਿਆ ਕਰਨੀ, ਫਿਰ ਉਹਨੂੰ ਕਹਿੰਦੇ ਦਾਸ ਕਰਨਾ। ਸੁਣਿਓ ਚਹਿਤ ਹੋ ਮਨ ਦਿੜ ਕਰਨੇ, ਮਨ ਦੇ ਵਿੱਚ ਤਕੜਾ ਹੋ ਕੇ ਤੂੰ ਸੁਣਿਆ ਚਾਹੁੰਦਾ ਵੀ ਇਹ ਕਿਵੇਂ ਪ੍ਰੀਖਿਆ ਕਰੀਏ ਕਿਵੇਂ ਰੋਗ ਨੂੰ ਨਾਸ ਕਰੀਏ। ਤੋ ਉਚਰਹ ਨਿਜ ਹਿਰਦੇ ਚਾਹੁ, ਜੇ ਤੇਰੇ ਆਪਣੇ ਹਿਰਦੇ ਵਿੱਚ ਚਾਹਨਾ ਹੈਗੀ ਆ ਤੈਨਾਂ, ਤਾਂ ਫਿਰ ਉਚਾਰੀਏ ਤੈਨੂੰ ਦੱਸੀਏ ਸਾਰਾ ਕੁਛ। ਸਭ ਕਹੋ ਮੈਂ ਤੁਮਰੇ ਪਾਹੁ, ਅਰਦਾਸ ਮੈਂ ਸਾਰਾ ਖੋਲ ਕੇ ਮੈਂ ਤੇਰੇ ਕੋਲ ਕਹਿ ਦਿੰਦਾ ਦੱਸ ਦਿੰਦਾ ਹਾਂ। ਅਸਬਿਦ ਸੁਨੇ ਬੈਦ ਬਚ ਜਬ ਹੀ, ਇਸ ਤਰ੍ਹਾਂ ਦੇ ਜਿਹੜੇ ਬਚਨ ਹੈ ਜਦੋਂ ਅਰਦਾਸ ਬੈਦ ਨੇ ਸੁਣੇ ਹਨ, ਵਿਸਮੈ ਹੋਏ ਵਿਚਾਰਤ ਤਬ ਹੀ, ਚਲ ਜਾ ਹੋ ਕੇ ਆਪਣੇ ਮਨ ਦੇ ਵਿੱਚ ਵਿਚਾਰਦਾ ਤਦੋਂ। ਕੋ ਕੋ ਨਰ ਇਹ ਨੁਤ ਹੈ ਉਚਾਰੀ, ਕੋਈ ਕੋਈ ਜਿਹੜਾ ਸਿਆਣਾ ਪੁਰਸ਼ ਇਹਨਾਂ ਦੀ ਸੋਭਾ ਵਡਿਆਈ ਉਚਾਰਦਾ ਹੁੰਦਾ ਸੀ। ਸੁਣ ਤੋ ਹੁਤੋ ਆਬ ਨੈਣ ਨਿਹਾਰੀ, ਮੈਂ ਸੁਣਦਾ ਹੁੰਦਾ ਸੀ, ਅੱਜ ਤਾਂ ਅੱਖਾਂ ਨਾਲ ਇਹਨਾਂ ਦੀ ਸੋਭਾ ਵੇਖ ਲਈ ਹੈ, ਅੱਖਾਂ ਨਾਲ ਦਰਸ਼ਨ ਕਰ ਲਏ ਹੈ ਤੇ ਕੰਨਾਂ ਰਾਹੀਂ ਬਚਨ ਵੀ ਸੁਣ ਲਿਆ ਵੀ ਇਹ ਤਾਂ ਮਹਾਨ ਹੈ। ਕਲਾਵਾਨ ਇਹ ਸੱਤ ਅਵਤਾਰਾ, ਇਹ ਤਾਂ ਕੋਈ ਸ਼ਕਤੀਆਂ ਵਾਲੇ ਸਤ ਦਾ ਅਵਤਾਰ, ਸਤ ਸਰੂਪ ਦਾ ਅਵਤਾਰ ਹੈ। ਬੂਝ ਲਿਓ ਮੈਂ ਹੋਏ ਨਿਸਤਾਰਾ, ਮਨ ਵਿੱਚ ਖਿਆਲ ਕਰਦਾ ਵੀ ਮੈਂ ਹੀ ਇਸ ਤਰ੍ਹਾਂ ਦਵਾਈ ਪੁੱਛ ਲਾਂ, ਮੇਰਾ ਹੀ ਪਾਰ ਉਤਾਰਾ ਹੋ ਜਾਏ, ਭਲਾ ਹੋ ਜਾਏ। ਅਸ ਵਿਚਾਰ ਕਰ ਵੈਦ ਸਿਆਣਾ, ਇਸ ਤਰ੍ਹਾਂ ਦਾ ਸੋਚ ਵਿਚਾਰ ਕਰਕੇ ਜਿਹੜਾ ਸਿਆਣਾ ਅਰਦਾਸ ਵੈਦ ਹੈ, ਬੰਦ ਹੱਥ ਦੋ ਬਚਨ ਵਿਖਾਨਾ, ਮੈਂ ਹੱਥ ਜੋੜ ਕੇ ਇਸਨੇ ਸਤਿਗੁਰਾਂ ਅੱਗਿਓਂ ਬਚਨ ਤੁਮਰੇ ਬਚਨ ਸੁਣਨ ਅਭਿਲਾਖਾ, ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡੇ ਬਚਨ ਸੁਣਨ ਦੀ ਮੈਨੂੰ ਬੜੀ ਤਕੜੀ ਇੱਛਾ ਹੈ, ਜਾਣਾ ਹੈ। ਵਧੀ ਮੋਹ ਮਨ ਜਾਂ ਤਰ ਸ਼ਾਖਾ, ਜਿਵੇਂ ਬਿਰਸ਼ ਦੀਆਂ ਟਾਹਣੀਆਂ ਪਾਣੀ ਪਾਉਣ ਨਾਲ ਵੱਧਦੀਆਂ, ਇਸ ਤਰ੍ਹਾਂ ਮਹਾਰਾਜ ਮੇਰੇ ਅੰਦਰ ਤੁਹਾਡੇ ਬਚਨ ਸੁਣਨ ਦੀ ਇੱਛਾ ਵੱਧ ਰਹੀ ਹੈ ਬਹੁਤ। ਕਰੁਣਾ ਕਰ ਜੋ ਸਭ ਵਿਰ ਤੰਤਾ, ਕਿਰਪਾ ਕਰਕੇ ਤਰਸ ਕਰਕੇ ਸਾਰਾ ਜਿਹੜਾ ਸੰਗ ਹੈ, ਕਹੋ ਆਪ ਜਾਂ ਮੁਝ ਹੋਏ ਸ਼ਾਂਤਾ, ਮੇਰੇ ਮਨ ਦੇ ਵੀ ਸ਼ਾਂਤੀ ਹੋ ਜਾਏ, ਹਉਮੈ ਦਾ ਰੋਗ ਚਲਿਆ ਜਾਓ, ਸਾਰਾ ਮਾਰਾ ਖੋਲ ਕੇ ਕਹੋ ਜੀ। ਕਮਲ ਬਦਨ ਕਰੁਣਾ ਗੁਣ ਮੰਦਿਰ, ਇਹਨਾਂ ਦਾ ਕਵਲ ਮੁਖ ਮੁੱਖ, ਕਵਲ ਵਰਗਾ ਮੁੱਖ ਹੈ, ਗੁਣਾਂ ਦੇ ਮੰਦਿਰ ਹਨ, ਉਹ ਕਰਨਾ ਕਿਰਪਾ ਕਰਕੇ ਬੋਲੇ ਬਚਨ ਮ੍ਰਿਦੁਲ ਬਾਰ ਸੁੰਦਰ, ਆਪਣੇ ਮੁਖ ਤੋਂ ਬੜੇ ਕੋਮਲ ਤੇ ਸੇਠ ਸੁੰਦਰ ਬਚਨ ਬੋਲੇ ਹਨ। ਤਨ ਹੋਮੈ ਮਮਤਾ ਜੁਕ ਨੇਰੀ, ਕਹਿੰਦੇ ਸਰੀਰ ਦੀ ਜਿਹੜੀ ਹੋਮੈ ਤੇ ਸਰੀਰ ਨਾਲ ਜਿਹੜੇ ਕੋਈ ਨਾਲ ਸੰਬੰਧ ਰੱਖਦੇ ਉਹਨਾਂ ਦੀ ਬੜੀ ਮਮਤਾ ਹੁੰਦੀ ਹੈ, ਇਹ ਸਾਰੇ ਮੇਰੇ ਹਨ। ਸਭ ਵਿਆਧਨ ਕੀ ਮੂਲ ਵਡੇਰੀ, ਜਿਹੜੀ ਹੰਗਤਾ ਮਮਤਾ ਇਹ ਸਾਰੇ ਰੋਗਾਂ ਦੀ ਕਹਿੰਦੇ ਮੁੱਢ ਹੈ, ਜੜ ਹੈ। ਆਤਮ ਤਨ ਤੇ ਲਖੀਐ ਨਿਆਰੋ, ਜਿਹੜਾ ਸਰੀਰ ਤੋਂ ਆਤਮਾ ਹੈ ਉਹਨੂੰ ਵੱਖਰਾ ਕਰਕੇ ਜਾਣ ਲਈਏ, ਸਰੀਰ ਵੱਖਰਾ ਤੇ ਆਤਮਾ ਜਿਹੜਾ ਇਹਦੇ ਵਿੱਚ ਉਹਨੂੰ ਵੱਖਰਾ ਕਰਕੇ ਜਾਣ ਲਈਏ। ਚੇਤਨ ਜੜ ਨੀਕੇ ਨਿਰਧਾਰੋ, ਜਿਹੜਾ ਆਤਮਾ ਉਹ ਤਾਂ ਚੇਤਨ ਹੈ, ਜਿਹੜਾ ਜੜ ਸਰੀਰ ਹੈ ਇਹ ਚੰਗੀ ਤਰ੍ਹਾਂ ਨਿਰਣਾ ਕਰ ਲੈ, ਸਮਝ ਲੈ ਵੀ ਇਹ ਜੜ ਹੈ। ਨਿਰਵਿਕਾਰ ਪੁਨ ਜਾਣ ਅਸੰਗਾ, ਆਤਮਾ ਉਹ ਬਿਨਾਂ ਵਿਕਾਰਾਂ ਤੋਂ ਪੁਨਾ ਜਾਣ ਲਾ ਉਹ ਅਸੰਗ ਹੈ। ਭਰਮ ਭੰਗੋ ਤਬ ਹੈ ਇਹ ਸੰਭੰਗਾ, ਜਦੋਂ ਕਹਿੰਦੇ ਤੂੰ ਭਰਮ ਤੋੜ ਦੇਵੇਂਗਾ ਤਦੋਂ ਇਹ ਤੇਰਾ ਕਹਿੰਦੇ ਦੋਪਰਾਂ ਦਾ ਪ੍ਰਤੀਤੀ ਨਾਸ ਹੋ ਜਾਏਗੀ। ਪਰ ਗੁਣ ਪਰ ਧਨ ਪਰਨ ਪ੍ਰਸ਼ੰਸਾ, ਆਹ ਰੋਗ ਹੈ ਕਹਿੰਦੇ ਇਹ ਤਾਪ ਮਨੁੱਖ ਨੂੰ ਚੜਿਆ ਹੁੰਦਾ, ਤੈਨੂੰ ਖੋਲ ਜਿਹੜੇ ਪਰਾਏ ਦੇ ਗੁਣ, ਦੂਜਿਆਂ ਦੇ ਗੁਣ, ਦੂਜਿਆਂ ਦਾ ਧਨ ਹੈ ਤੇ ਦੂਜਿਆਂ ਦੀ ਜਿਹੜੀ ਮਹਿਮਾ ਵਡਿਆਈ ਹੈ, ਜਰਾ ਨਾ ਇਹੋ ਜੁਰ ਲਖੋ ਨਿਸੰਸਾ, ਇਹਨੂੰ ਕਹਿੰਦੇ ਸਹਾਰਨਾ ਨਹੀਂ ਹੈ, ਇਹ ਕਹਿੰਦੇ ਬਹੁਤ ਵੱਡਾ ਤੂੰ ਕਹਿੰਦੇ ਤਾਪ ਚੜ੍ਹਨਾ ਜਾਣ ਲਏ, 105 ਤੋਂ ਉੱਪਰ ਦਾ ਤਾਪ ਹੈ। ਸਭ ਜੀਵਨ ਸੋ ਮੈਤਰੀ ਕਰਨੇ, ਕਹਿੰਦੇ ਇਹ ਜਿਹੜਾ ਕਹਿੰਦੇ ਤਾਪ ਇਹਨੂੰ ਲਵਾਉਣ ਵਾਸਤੇ ਉਧਰ ਕੈਪਸੂਲ ਦਵਾਈ ਨਹੀਂ, ਇਹਦਾ ਕਹਿੰਦੇ ਇਹ ਇਲਾਜ ਹੈ ਵੀ ਸਾਰਿਆਂ ਨਾਲ ਮਿੱਤਰਤਾ ਕਰਨੀ, ਵੀ ਇਹ ਵਾਹਿਗੁਰੂ ਦਾ ਹੀ ਹੈ, ਮੈਂ ਵੀ ਵਾਹਿਗੁਰੂ ਦਾ ਹੀ ਹਾਂ। ਤੇ ਕੋ ਇਹ ਔਖਦ ਬਰ ਹਰਨੀ, ਤਾਪ ਨੂੰ ਲਾਉਣ ਵਾਸਤੇ ਕਹਿੰਦੇ ਬੜੀ ਚੰਗੀ ਦਵਾਈ ਅਸੀਂ ਕਥਨ ਕਰ ਦਿੱਤੀ ਹੈ। ਜੋ ਮਿੱਤਰਨ ਸੁਖ ਲੱਖ ਕਰ ਸੁਖੀ, ਜਿਹੜਾ ਮਨੁੱਖ ਆਪਣੇ ਮਨੁੱਖ ਮਿੱਤਰਾਂ ਨੂੰ ਸੁਖੀ ਜਾਣ ਕੇ ਸੁਖੀ ਹੁੰਦਾ, ਤੈਸੀ ਬ੍ਰਿਤ ਸਭਨ ਸੋ ਰੱਖੀਆ, ਇਸੇ ਤਰ੍ਹਾਂ ਬਾਕੀ ਜਿਹੜੇ ਲੋਕ ਉਹਨਾਂ ਨਾਲ ਵੀ ਉਹੀ ਜੀ ਬਿਰਤੀ ਰੱਖਣੀ, ਸਾਰਿਆਂ ਨਾਲ ਮਿੱਤਰਤਾ ਕਰਨੀ, ਸਾਰਿਆਂ ਨੂੰ ਸੁਖੀ ਜਾਣ ਕਰਕੇ ਸੁਖੀ ਹੋਣਾ ਖੁਸ਼ ਹੋਣਾ ਹੈ। ਫਿਰ ਜਿਹੜਾ ਕੋਈ ਦੂਜੇ ਦੇ ਗੁਣ ਦੂਜੀ ਦੀ ਵਡਿਆਈ ਸੁਣ ਕੇ ਤਾਪ ਚੜ੍ਹਦਾ ਔਖਾ ਹੁੰਦਾ ਕਹਿੰਦੇ ਲੱਥ ਜਾਂਦਾ ਹੈ। ਨਿਜ ਗੁਣ ਧਨ ਨਿਜ ਜਸ ਬਿਸ ਤੀਰਨ, ਇਸੇ ਤਰ੍ਹਾਂ ਕਹਿੰਦੇ ਲੈ ਹੁਣ ਦੂਜਾ ਰੋਗ ਸੁਣ ਲਾ, ਆਪਣੇ ਵੀ ਜਿਹੜੇ ਗੁਣ ਹੈ, ਆਪਣਾ ਧਨ ਹੈ, ਆਪਣਾ ਜਿਹੜਾ ਜਸ ਹੈ, ਫੈਲਣਾ ਫੈਲਾਣਾ। ਕਰਤ ਮਾਨ ਇਹ ਹੈ ਵੱਡ ਜੀਰਨ, ਇਹਨਾਂ ਦਾ ਮਾਣ ਕਰਨਾ ਵੀ ਮੇਰਾ ਬੜਾ ਜਸ ਹੈ, ਮੇਰੇ ਕੋਲ ਬੜੀ ਮਾਇਆ, ਮੇਰੇ ਵਿੱਚ ਬੜੇ ਗੁਣ ਹੈ, ਇਹਨਾਂ ਦਾ ਜਿਹੜਾ ਮਾਣ ਹੰਕਾਰ ਕਰਨਾ, ਇਹ ਕਹਿੰਦੇ ਬੜਾ ਭਾਰੀ ਅਜੀਰਨ ਰੋਗ ਹੈ। ਉਹ ਪੇਟ ਦਾ ਅਣਪਚੀ ਦਾ ਰੋਗ, ਕਾਹਦਾ ਪੀਤਾ ਪਚੇ ਨਾ, ਉਹਨੂੰ ਅਜੀਰਨ ਰੋਗ ਕਹਿੰਦੇ ਆ। ਕਹਿੰਦੇ ਅਜੀਰਨ ਰੋਗ ਹੈ, ਅਣਪਚੀ ਦਾ ਰੋਗ ਹੈ, ਬਹੁਤ ਵੱਡਾ। ਲੱਖ ਘਰ ਸਭ ਹਰ ਕੀ ਵਡਿਆਈ, ਇਹਨੂੰ ਦੂਰ ਕਰਨ ਵਾਸਤੇ ਆ ਇਲਾਜ ਹੈ ਵੀ ਸਾਰੀ ਵਾਹਿਗੁਰੂ ਦੀ ਵਡਿਆਈ ਜਾਣ ਕੇ ਵੀ ਜਿਹੜਾ ਇਹ ਗੁਣ ਬਖਸ਼ੇ ਇਹ ਵੀ ਵਾਹਿਗੁਰੂ ਨੇ ਬਖਸ਼ੇ, ਜਿਹੜਾ ਇਹ ਧਨ ਹੈ ਵੀ ਇਹਨੂੰ ਉਸ ਵਾਹਿਗੁਰੂ ਨੇ ਬਖਸ਼ਿਆ, ਜਿਹੜਾ ਇਹਦਾ ਜਸ ਹੈ ਵੀ ਵਾਹਿਗੁਰੂ ਨੇ ਬਖਸ਼ਿਆ, ਮਾਣ ਸਤਿਕਾਰ ਵੀ ਵਾਹਿਗੁਰੂ ਨੇ ਬਣਿਆ। ਇਸ ਤਰ੍ਹਾਂ ਕਹਿੰਦੇ ਸਾਰੀ ਵਾਹਿਗੁਰੂ ਦੀ ਵਡਿਆਈ ਜਾਣ ਕੇ ਵੀ ਉਹਨੇ ਹੀ ਬਖਸ਼ਿਸ਼ਾਂ ਕੀਤੀਆਂ, ਜੇ ਮੈਂ ਸ਼ਰਨੀ ਪੈ ਜਾਗਾ ਮੈਨੂੰ ਵੀ ਉਹ ਬਖਸ਼ਿਸ਼ਾਂ ਕਰ ਦੇਵੇਗਾ। ਹਿਰਦੇ ਗਰੀਬੀ ਚੂਰਨ ਖਾਏ, ਹਿਰਦੇ ਵਿੱਚ ਕਹਿੰਦਾ ਗਰੀਬੀ ਨਿਮਰਤਾ ਧਾਰਨ ਕਰਨੀ, ਕਹਿੰਦੇ ਇਹ ਚੂਰਨ ਖਾਣਾ ਹੈ। ਹਰ ਸਿਮਰਨ ਰੁਚ ਸੋ ਲਿਵ ਲਾਗੀ, ਜਿਹੜਾ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਰੁਚੀ ਲੱਗਣੀ, ਰੁਚੀ ਹੋਣੀ ਹੈ ਤੇ ਬਿਰਤੀ ਲੱਗ ਜਾਣੀ। ਲਖ ਹੈ ਅਰੁਜ ਇਹ ਭੂਖ ਸੋ ਜਾਗੀ, ਇਉਂ ਜਾਣੇ ਵੀ ਮੈਂ ਨਿਰੋਗ ਹੋ ਗਿਆ ਜਦੋਂ ਵਾਹਿਗੁਰੂ ਦੇ ਸਿਮਰਨ ਵਿੱਚ ਰੁਚੀ ਜਾਗ ਪਈ ਤੇ ਬਿਰਤੀ ਲੱਗ ਪਈ। ਇਹ ਮਾਨੋ ਜਿਵੇਂ ਉਹ ਦਵਾਈ ਲੱਗ ਤੇ ਭੁੱਖ ਜਾਗ ਪੈਂਦੀ ਹੈ, ਇਸ ਤਰ੍ਹਾਂ ਸਿਮਰਨ ਕਰਨ ਦੀ ਰੁਚੀ ਲਿਵ ਲੱਗ ਜਾਣੀ, ਸਮਝ ਲਓ ਵੀ ਮੈਂ ਨਿਰੋਗ ਹੋ ਗਿਆ, ਅਣਪਚੀ ਦਾ ਰੋਗ ਖਤਮ ਹੋ ਗਿਆ ਹੈ ਵਾਹਿਗੁਰੂ ਦੀ ਵਡਿਆਈ ਜਾਣ ਕੇ। ਵਿਸ਼ੇ ਵਾਸ਼ਨਾ ਤ੍ਰਿਸ਼ਨਾ ਖਾਂਸੀ, ਤੀਜਾ ਕਹਿੰਦੇ ਆ ਹੋਰ ਰੋਗ ਆ ਜਿਹੜੇ ਵਿਸ਼ਿਆਂ ਦੀ ਵਾਸ਼ਨਾ ਤੇ ਤ੍ਰਿਸ਼ਨਾ, ਇਹ ਖਾਂਸੀ ਦਾ ਖੰਘ ਦਾ ਰੋਗ ਹੈ ਬੜਾ, ਜਿਸ ਕਰਕੇ ਖੋਂ ਖੋਂ ਕਰਦਾ ਹੈ ਦਿਨੇ ਰਾਤ। ਦਿਨ ਪ੍ਰਤ ਭਰਦਤ ਕਬ ਨਾ ਬਿਨਾਸੀ, ਤ੍ਰਿਸ਼ ਵਿਸ਼ਿਆਂ ਦੀ ਵਾਸ਼ਨਾ ਤ੍ਰਿਸ਼ਨਾ ਦਿਨੋ ਦਿਨ ਵੱਧਦੀ ਹੈ, ਕਦੇ ਨਾਸ ਨਹੀਂ ਹੁੰਦੀ ਇਹ ਵਿਸ਼ਿਆਂ ਦੀ ਵਾਸ਼ਨਾ ਰੂਪੀ ਖੰਘ। ਮਿਥਿਆ ਸਭ ਹੈ ਪਦਾਰਥ ਜਾਨੀ, ਇਹਦੀ ਦਵਾਈ ਉਹੀ ਹੈ ਵੀ ਸਾਰੇ ਪਦਾਰਥਾਂ ਨੂੰ ਮਿਥਿਆ ਨਾਸਮਤ ਜਾਨਣਾ। ਇਹ ਚਟਣੀ ਤੇਹ ਕਰ ਹੀ ਹਾਨੀ, ਇਹ ਕਹਿੰਦੇ ਚਟਣੀ ਹੈ ਜਿਵੇਂ ਆ ਚਵਨ ਪਰਾਸ਼ ਹੈ, ਪਰਾਸ਼ ਨਾਲ ਚਟਣੀ ਦਾ ਹੁੰਦਾ, ਚਵਨ 54 ਚੀਜ਼ਾਂ ਦੀ ਚਟਣੀ। ਇਸ ਤਰ੍ਹਾਂ ਇਹ ਕੋਈ ਚੀਜ਼ ਰਗੜ ਰੁੜ ਕੇ ਉਹਦੀ ਚਟਣੀ 'ਚ ਬਣਾ ਲੈਣੀ, ਕਈਆਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਸਖਤ ਕਰਕੇ ਉਹ ਬਟੀਆਂ ਗੋਲੀਆਂ ਜਿਹੀਆਂ ਵੱਟ ਲੈਂਦੇ, ਕੋਈ ਉਹਦੇ ਵਿੱਚੋਂ ਅਰਕ ਉਰਕ ਜਿਹਾ ਕੱਢ ਕੇ ਉਹਨੂੰ ਉਹ ਪੀਣ ਵਾਲੀ ਦਵਾਈ ਬਣਾ ਲੈਂਦੇ। ਇਸ ਤਰ੍ਹਾਂ ਕਹਿੰਦੇ ਇਹ ਜਿਹੜਾ ਵਿਸ਼ੇ ਰੂਪੀ ਖਾਂਸੀ ਹੈ ਨਾ, ਇਹਨੂੰ ਦੂਰ ਕਰਨ ਵਾਸਤੇ ਜਿਹੜਾ ਸਾਰੇ ਪਦਾਰਥਾਂ ਨੂੰ ਪਰ ਨਿੱਥੇ ਨਾਸਵੰਤ ਜਾਣਾ ਚਲੇ ਜਾਣ ਵਾਲਾ, ਇਹ ਕਹਿੰਦੇ ਚਟਣੀ ਦਵਾਈ ਹੈ, ਚੱਟਣ ਵਾਲੀ ਦਵਾਈ ਹੈ, ਚਵਨ ਪਰਾਸ਼ ਵਾਂਗ ਨਾਸ ਕਰ ਦਿੰਦੀ ਹੈ। ਕਾਮ ਕ੍ਰੋਧ ਅਰ ਮੋਹ ਤ੍ਰਿਦੋਖੂ, ਇਹ ਕਹਿੰਦੇ ਜਿਹੜਾ ਕਾਮ ਵਾਸ਼ਨਾ ਦੀ ਪ੍ਰਬਲਤ ਹੈ, ਕ੍ਰੋਧ ਜ਼ਿਆਦਾ ਹੈ, ਮੋਹ ਜ਼ਿਆਦਾ ਹੈ, ਇਹ ਤਿੰਨੇ ਕਹਿੰਦੇ ਇਕੱਠੇ ਜ਼ਿਆਦਾ ਹੋ ਜਾਣੇ, ਇਹ ਤ੍ਰਿਦੋਖ ਰੋਗ ਹੈ ਜਿਹਨੂੰ ਆਮ ਸੰਪਾਤ ਕਿਹਾ ਜਾਂਦਾ ਹੈ। ਉਹ 13 ਤਰ੍ਹਾਂ ਦਾ ਸੰਪਾਤ ਹੈ ਅੱਗੇ, ਉਹਦੇ ਵਿੱਚੋਂ ਇਹ ਜਿੱਥੇ ਕਹਿੰਦੇ ਤਿੰਨੇ ਵੱਧ ਜਾਣ, ਜਿਵੇਂ ਬਲਗਮ ਵੱਧਦੀ, ਇਹ ਆਪੋ ਆਪਣਾ ਜਿੱਥੇ ਇਹਨਾਂ ਦਾ ਸਥਾਨ ਆ ਉਹ ਛੱਡ ਕੇ ਦੂਜੇ ਥਾਂ 'ਤੇ ਚਲੇ ਜਾਣ, ਫਿਰ ਉਹਨੂੰ ਕਹਿੰਦੇ ਇਹ ਤ੍ਰਿਦੋਖ ਹੋ ਗਿਆ ਹੈ। ਉਹਨੂੰ ਕੋਈ ਸਿਆਣਾ ਬੈਦੀ ਤ੍ਰਿਦੋਖ ਨੂੰ ਸੰਪਾਤ ਨੂੰ ਦੂਰ ਕਰ ਸਕਦਾ, ਕਿਉਂਕਿ ਜਦੋਂ ਉਹ ਵਿਗੜ ਜਾਣ ਇਹ ਤਿੰਨੇ ਆਪੋ ਆਪਣਾ ਥਾਂ ਛੱਡ ਕੇ, ਫਿਰ ਜੇ ਤਾਂ ਵਹਿਵਾਦੀ ਨੂੰ ਦੂਰ ਕਰਨ ਵਾਸਤੇ ਗਰਮ ਦਵਾਈ ਦਿੰਦਾ ਹੈ, ਫਿਰ ਉਹ ਗਰਮੀ ਵੱਧ ਜਾਂਦੀ ਹੈ, ਹੋਰ ਔਖਾ ਹੁੰਦਾ। ਜੇ ਠੰਡੀਆਂ ਚੀਜ਼ਾਂ ਦਿੰਦਾ ਹੈ ਗਰਮੀ ਘਟਦੀ ਹੈ, ਵਹਿਵਾਦੀ ਵੱਧਦੀ ਹੈ। ਇਸ ਤਰ੍ਹਾਂ ਫਿਰ ਵੀ ਉਹਦੀ ਦਵਾਈ ਨਹੀਂ ਉਹ ਪੂਰੀ ਉਤਰਦੀ। ਫਿਰ ਸਿਆਣੇ ਪੈਦ ਉਹ ਰਸਾਇਣ ਵਗੈਰਾ ਬਣਾ ਕੇ ਦਿੰਦੇ ਆ ਵੀ ਜਿਹਦੇ ਨਾਲ ਨਾ ਗਰਮੀ ਵਧੇ, ਨਾ ਬੈਬਾਦੀ ਵਧੇ, ਨਾ ਬਲਗਮ ਵਧੇ, ਨਾ ਲਹੂ ਵਿਗਾੜ ਹੋਵੇ। ਸੋ ਇਸ ਤਰ੍ਹਾਂ ਉਹ ਸਾਰੀਆਂ ਜੜੀਆਂ ਬੂਟੀਆਂ ਵਿੱਚ ਉਹ ਦੇਖ ਦੂਖ ਕੇ ਫਿਰ ਉਹਨਾਂ ਦਾ ਜਿਹੜੇ ਉਹ ਤਸੀਰ ਹੈ ਫਿਰ ਉਹ ਔਸ਼ਧੀ ਤਿਆਰ ਕਰਦੇ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਕੋਈ ਕਾਮ ਕ੍ਰੋਧ ਦਾ ਮੋਹ ਦਾ ਵਧਣਾ ਇੱਧਰ ਦੁੱਖ ਰੁੱਖ ਲੱਗ ਜਾਣਾ ਹੈ ਸਾਰੇ ਜੀਵਾਂ ਦੀ ਕਹਿੰਦੇ ਖਬਰ ਜਿਹੜੀ ਖਬਰ ਹੋਸ਼ ਨੂੰ ਸੁਕਾ ਦਿੰਦਾ, ਉਹਦੀ ਜਿਹੜੀ ਪਰਮੇਸ਼ਰ ਦੀ ਖਬਰ ਸਾਰਿਆਂ ਨੂੰ ਕਹਿੰਦੇ ਖਤਮ ਕਰ ਦਿੰਦਾ ਹੈ। ਜਿਨ ਸਭ ਜੀਵਨ ਕੀ ਸੁੱਧ ਸੁੱਖ, ਇਹਨੇ ਕਹਿੰਦੇ ਸਾਰੇ ਜੀਵਾਂ ਦੀ ਜਿਹੜੀ ਖਬਰ ਹੈ ਸੋਝੀ ਸਮਝ ਹੈ ਸੁਕਾ ਦਿੱਤੀ, ਖਤਮ ਕਰਕੇ ਰੱਖ ਦਿੱਤੀ ਹੈ। ਕਾਮ ਕ੍ਰੋਧ ਤਰਦੋਖ ਬੋਲੇ ਸਤਿਗੁਰ ਬਚਨ ਤੰਬੇ ਸੁਰ ਪੂਰੀ। ਜਿਹੜੇ ਸਤਿਗੁਰੂ ਦੇ ਬਚਨ ਹੈ ਇਹ ਕਹਿੰਦੇ ਜਿਵੇਂ ਤਾਂਬਾ ਭਸਮ ਕੀਤਾ ਹੋਵੇ, ਇਹ ਕਹਿੰਦੇ ਤਮੇਸ਼ਰ ਦੀ ਤੰਬੇ ਭਸਮ ਦੀ ਪੁੜੀ ਵਾਂਗ ਹੈ। ਉਹ ਜਿਹੜੀ 84 ਤਰ੍ਹਾਂ ਦੀ ਬਦਲੀ ਬੁੱਧੀ ਜੀ ਇਹਨੂੰ ਨਾਸ਼ ਕਰਨ ਵਾਸਤੇ ਵੀ ਜਿਹੜੀਆਂ ਬੂਟੀਆਂ ਵਿੱਚ ਫਿਰ ਉਹ ਇਹ ਤਾਂਬੇ ਭਸਮ ਨੂੰ ਪਾਉਂਦੇ ਨੇ, ਇਹਦੇ ਖਾਣ ਨਾਲ 84 ਤਰ੍ਹਾਂ ਦੀ ਬੈਬਾਦੀ ਖਤਮ ਹੁੰਦੀ ਹੈ। ਇਹ ਵੈਦਿਕ ਮਤ ਪੁਸਤਕਾਂ ਵਿੱਚ ਲਿਖਿਆ ਹੋਇਆ, ਇਸੇ ਕਵੀ ਜੀ ਇਹ ਵੈਦਿਕ ਮਤ ਪੜ੍ਹਿਆ ਹੋਇਆ ਜਿਸ ਕਰਕੇ ਦਿਖਾ ਰਿਹਾ ਸਤਿਗੁਰਾਂ ਦੇ ਮੁਖ ਰਾਹੀਂ। ਕਹਿੰਦੇ ਜਿਹੜੇ ਸਤਿਗੁਰੂ ਦੇ ਬਚਨ ਸੁਣਨੇ ਅਤੇ ਧਾਰਨੇ ਹੈ ਇਹ ਤੰਬੇਸ਼ਰ ਦੀ ਪੁੜੀ ਹੈ, ਤਾਂਬੇ ਭਸਮ ਕੀਤੇ ਤਾਂਬੇ ਮਾਰੇ ਹੋਏ ਪੁੜੀ ਨੂੰ ਖਾਣਾ ਹੈ। ਨਿਤ ਸੇਵਹਿ ਤੇਹ ਸੋ ਹੋਏ ਦੂਰੀ, ਜਿਹੜਾ ਸਤਿਗੁਰੂ ਦੇ ਬਚਨ ਰੂਪੀ ਹਮੇਸ਼ਾ ਤੰਬੇਸ਼ਰ ਪੁੜੀ ਨੂੰ ਛਕਦਾ ਹੈ ਉਹਦਾ ਕਹਿੰਦੇ ਤਰਦੋਖ ਰੋਗ ਜਿਹੜਾ ਹੈ ਨਾ ਕਾਮ ਕਰੋ ਲੋਭ ਮੋਹੰਕਾਰ ਤਰਦੋਖ ਦੂਰ ਹੋ ਜਾਂਦਾ ਹੈ। ਬਵਨ ਰੋਗ ਕਰ ਹੀ ਪਰ ਨਿੰਦਾ, ਇਸੇ ਤਰ੍ਹਾਂ ਇੱਕ ਕਹਿੰਦੇ ਆ ਬਵਨ ਰੋਗ ਉਛਾਲੀ ਦਾ ਰੋਗ, ਮੂੰਹ ਰਾਹੀਂ ਹੇਠਾਂ ਦਸਤ ਲੱਗ ਜਾਣੇ ਵੀ ਖਾਣਾ ਪੀਣਾ ਕੁਝ ਨਾ, ਜਿਹੜਾ ਖਾਣਾ ਉਹੀ ਮੁੱਖ ਰਾਹੀਂ ਨਿਕਲ ਜਾਣਾ ਉਹਨੂੰ ਬਵਨ ਰੋਗ ਕਹਿੰਦੇ, ਜਿਹਨੂੰ ਅਸੀਂ ਕਹਿੰਦੇ ਉਛਾਲੀਆਂ ਲੱਗ ਗਈਆਂ ਉਕਾਰੀਆਂ ਲੱਗ ਗਈਆਂ। ਕਹਿੰਦੇ ਜਿਹੜੀ ਦੂਜਿਆਂ ਦੀ ਨਿੰਦਿਆ ਕਰੀ ਜਾਣੀ ਹੈ ਨਾ ਇਹ ਕਹਿੰਦੇ ਉਛਾਲੀ ਦਾ ਰੋਗ ਹੈ। ਹਟ ਹੈ ਲਖ ਹੈ ਸਭ ਤੇ ਨਿਜ ਮੰਦਾ, ਜਿਹੜਾ ਕਹਿੰਦੇ ਆਪਣੇ ਆਪ ਨੂੰ ਸਾਰਿਆਂ ਤੋਂ ਮਾੜਾ ਸਮਝ ਲੈ, ਹਮ ਨੀ ਚੰਗੇ ਬੁਰਾ ਨੀ ਕੋਈ, ਵੀਰ ਹਮ ਤੇ ਸਭ ਬੁਰੇ ਹਮ ਤਜ ਭਲੋ ਸਭ ਕੋਈ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋ। ਜੇ ਸਾਰਿਆਂ ਤੋਂ ਆਪਣੇ ਆਪ ਨੂੰ ਮਾੜਾ ਸਮਝਣਾ ਬਾਕੀਆਂ ਨੂੰ ਚੰਗੇ ਸਮਝਣਾ ਇਹਦੇ ਨਾਲ ਕਹਿੰਦੇ ਨਿੰਦਿਆ ਰੂਪੀ ਜਿਹੜਾ ਅਖਾਲੀ ਦਾ ਰੋਗ ਆ ਖਤਮ ਹੋ ਜਾਂਦਾ ਹੈ। ਅਸਬਿਦ ਕੇ ਰੁਜ ਸੋ ਮਨ ਪੂਰਨ, ਅਰਦਾਸ ਵੈ ਇਸ ਤਰ੍ਹਾਂ ਦੇ ਰੋਗਾਂ ਕਰਕੇ ਮਨ ਭਰਿਆ ਪਿਆ। ਮਿਟ ਹੈ ਸੇਵ ਗੁਰ ਪਦ ਰਜ ਚੂਰਨ, ਗੁਰੂ ਦੇ ਕਹਿੰਦੇ ਗੁਰੂ ਦੀ ਸੇਵਾ ਕਰਨੀ ਹੈ ਇਹ ਵੀ ਕਹਿੰਦੇ ਬਹੁਤ ਵਧੀਆ ਚੂਰਨ ਹੈ। ਇਸੇ ਤਰ੍ਹਾਂ ਮਹਾਰਾਜ ਦੇ ਚਰਨਾਂ ਦੀ ਜਿਹੜਾ ਧੂੜ ਹੋ ਕੇ ਰਹਿਣਾ ਹੈ ਇਹ ਵੀ ਕਹਿੰਦੇ ਚੂਰਨ ਵਾਂਗ ਹੈ। ਇਹਦੇ ਨਾਲ ਜਿਹੜੇ ਸਾਰੇ ਰੋਗ ਮਿਟ ਜਾਂਦੇ ਮਨ ਦੇ। ਕਮਲ ਬਦਨ ਤੇ ਬਚਨ ਸੁਣੇ ਜਬ, ਕਮਲ ਵਰਗ ਮੁਖ ਤੋਂ ਜਦੋਂ ਇਹ ਹਰਦਾਸ ਨੇ ਐਸੇ ਬਚਨ ਸੁਣੇ ਸਤਿਗੁਰੂ ਦੇ, ਵੈਦ ਵਿਚਛਣ ਨਿਮਰ ਭਇਓ ਤਬ, ਵੈਰ ਸਿਆਣਾ ਸੀ ਉਹਦੇ ਮਨ ਕਰਕੇ ਨੀਵਾ ਹੋ ਗਿਆ ਝੁਕ ਗਿਆ ਹੈ। ਨਿਜ ਮਨ ਕੋ ਮੁਨ ਸਭ ਤਬ ਕਰਹੀ, ਆਪਣੇ ਮਨ ਨੂੰ ਕਹਿੰਦੇ ਨੇ ਮੁਨਾਸਬ ਕੀਤਾ, ਮਨ ਵਿੱਚ ਨਿਆਂਕਾਰੀ ਬਣਿਆ ਵੀ ਗੱਲ ਤਾਂ ਠੀਕ, ਕਹਿੰਦੇ ਮਨ ਨੂੰ ਸਮਝਾਇਆ ਵੀ ਇਹ ਜੋ ਕਹਿ ਰਿਹਾ ਸੱਚ ਕਹਿ ਰਹੇ ਆ ਮਨਾ। ਕਹੇ ਕਿ ਰੁਜ ਲਖ ਲੀਨੇ ਸਭ ਹੀ, ਜਿਹੜੇ ਮਹਾਰਾਜ ਨੇ ਰੋਗ ਕਹੇ ਆ ਸਾਰੇ ਇਹਦੇ ਮਨ ਨੇ ਜਾਣ ਲਏ ਹਨ। ਕਰ ਬਿਬੰਧਿਤ ਬਿਨੈ ਬਖਾਨੀ, ਦੋਵੇਂ ਹੱਥ ਜੋੜ ਕੇ ਮਹਾਰਾਜ ਅੱਗੇ ਬੇਨਤੀ ਨਾਲ ਇਹਨੇ ਬਚਨ ਕਿਹਾ ਮੱਥਾ ਟੇਕ ਕੇ, ਹੋ ਹੇਰਿਓ ਹੋਇ ਕਰ ਅਨਜਾਨੀ, ਗੁਰੂ ਨਾਨਕ ਸਾਹਿਬ ਆ ਤੁਸੀਂ ਤਾਂ ਮਹਾਨ ਵੈਦ ਹੋ, ਜਿਹਨਾਂ ਰੋਗਾਂ ਦਾ ਇਲਾਜ ਨਹੀਂ ਹੁੰਦਾ ਉਹਨਾਂ ਦਾ ਤੁਸੀਂ ਇਲਾਜ ਕਰਨ ਵਾਲੇ ਹੋ। ਮੈਂ ਤਾਂ ਬੇਸਮਝਾ ਹੋ ਕੇ ਮਹਾਰਾਜ ਤੁਹਾਨੂੰ ਵੇਖਿਆ ਹੈ। ਜਸ ਇੱਛਾ ਕਰੀਏ ਤਸ ਲੀਲਾ। ਇਹ ਤਾਂ ਮਹਾਰਾਜ ਰੋਗ ਕੱਟਣ ਵਾਲੇ ਹੋ, ਨਿਰੋਗ ਕਰਨ ਵਾਲੇ, ਜਿਸ ਤਰ੍ਹਾਂ ਦੀ ਇੱਛਾ ਉਸ ਤਰ੍ਹਾਂ ਦੀ ਲੀਲਾ ਕਰੀ ਕਰਾਈ ਜਾਈਏ। ਮਹਾਂਪੁਰਖ ਤੁਮ ਗੁਣੀ ਗਹੀਲਾ। ਤੁਸੀਂ ਤਾਂ ਗੁਣਾਂ ਵਿੱਚ ਬਹੁਤ ਤਕੜੇ ਹੋ, ਤੁਸੀਂ ਤਾਂ ਮਹਾਂਪੁਰਖ ਹੋ। ਤੁਮਰੇ ਬਚਨਨ ਮੋਹ ਅਵਿਦਿਆ। ਗੁਰੂ ਨਾਨਕ ਸਾਹਿਬ ਤੁਹਾਡੇ ਜਿਹੜੇ ਬਚਨ ਆ ਉਹਨਾਂ ਨੇ ਤਾਂ ਮੇਰੀ ਜਿਹੜੀ ਬੇਸਮਝੀ ਸੀ ਅਗਿਆਨਤਾ ਸੀ। ਬਾਨ ਲਛ ਜਾਉ ਕੀਨੀ ਵਿਦਿਆ। ਮੈਂ ਕਹਿੰਦੇ ਨਿਸ਼ਾਨੇ ਤੇ ਜਾ ਕੇ ਤੀਰ ਵਜੇ ਤੇ ਉਹਨੂੰ ਬਿੰਨ ਦਿੰਦਾ, ਤੁਹਾਡੇ ਵਚਨਾਂ ਨੇ ਮੇਰੀ ਅਵਿਦਿਆ ਬੇਸਮਝੀ ਮਿੰਨ ਦਿੱਤੀ, ਨਾਸ ਕਰ ਦਿੱਤੀ ਹੈ। ਆਮੀ ਹੋਵਨ ਬਹਰ ਅਨਾਮੀ। ਗੁਰੂ ਨਾਨਕ ਸਾਹਿਬ ਰੋਗੀ ਹੋਣਾ ਜਾਂ ਰੋਗ ਤੋਂ ਨਿਰੋਗ ਹੋਣਾ, ਤੰਦਰੁਸਤ ਹੋਣਾ। ਲਖ ਲੀਏ ਗਤ ਸਭ ਹੋਏ ਤਾਵ ਸਾਮੀ। ਤੁਹਾਡੀ ਸ਼ਰਨ ਵਿੱਚ ਹੋ ਕੇ ਸ਼ਰਨ ਵਿੱਚ ਪੈ ਕੇ ਸਾਰੀ ਮੈਂ ਮਾਰਾ ਹੀ ਹਾਲਤ ਜਾਣ ਲਈ ਸਮਝ ਲਈ ਹੈ। ਅਬ ਮੁਝ ਪਰ ਇਹ ਕਰੁਣਾ ਕਰੀਏ। ਇਹ ਗੁਰੂ ਨਾਨਕ ਸਾਹਿਬ ਹੁਣ ਮੇਰੇ ਉੱਪਰ ਤੇ ਇਹੋ ਹੀ ਕਿਰਪਾ ਕਰ ਰਹੀ ਹੈ। ਮਨ ਕੋ ਰੋਗ ਸਗਲ ਪਰ ਹਰੀਏ। ਮਾਰਾ ਜਿੰਨੇ ਮੇਰੇ ਮਨ ਦੇ ਰੋਗ ਹੈ ਸਾਰੇ ਅੱਜ ਦੂਰ ਕਰ ਦਈਏ। ਸ੍ਰੀ ਗੁਰ ਕਹਿਓ ਕਰੋ ਸਤ ਸੰਗਾ। ਮਾਰਾ ਕਹਿੰਦੇ ਵੀ ਜੇ ਮਨ ਦੇ ਸਾਰੇ ਰੋਗ ਦੂਰ ਕਰਨੇ ਤੂੰ ਫਿਰ ਸਤਸੰਗਤ ਕਰਿਆ ਕਰ। ਦਿਨ ਥੋੜਨ ਮੈਂ ਹੋਵੇ ਭੰਗਾ। ਥੋੜੇ ਜਿਹੇ ਦਿਨਾਂ ਵਿੱਚ ਹੀ ਤੇਰੇ ਮਨ ਦੇ ਰੋਗ ਸਾਰੇ ਟੁੱਟ ਜਾਣਗੇ, ਨਾਸ ਹੋ ਜਾਣਗੇ। ਮਨ ਸੁਖ ਪਾਏ ਕਰੀ ਪਦ ਬੰਦਨ। ਅਰਦਾਸ ਵੈਸ ਨੇ ਮਨ ਵਿੱਚ ਸੁਖ ਪਾ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਮਹਿਮਾ ਜਾਨੀ ਕੁਮਤ ਨਿਕੰਦਨ। ਮਹਿਮਾ ਜਾਣ ਲਈ ਹੈ ਤਾਂ ਵੀ ਖੋਟੀ ਮਤ ਨੂੰ ਕੱਟਣ ਵਾਲੇ ਸਤਿਗੁਰੂ ਹੈ। ਕਯੋ ਸਦਨ ਸੇਵਿਓ ਸਤ ਸੰਗਾ। ਘਰ ਵਿੱਚ ਗਿਆ ਤੇ ਸਤਸੰਗਤ ਦੀ ਸੇਵਾ ਕਰਨ ਲੱਗ ਪਿਆ। ਮੋਖ ਉਚਿਤ ਭਾ ਔਰ ਭ੍ਰਮ ਭੰਗਾ। ਇਹਦਾ ਪਰਮ ਟੁੱਟ ਗਿਆ, ਮੁਕਤ ਦੇ ਯੋਗ ਹੋ ਗਿਆ। ਦੋਹਰਾ ਅਸਬਿਦ ਵੈਦ ਉਧਾਰ ਕਰ। ਇਸ ਤਰ੍ਹਾਂ ਵੈਦ ਦਾ ਕਹਿੰਦੇ ਉਧਾਰ ਕਰਨ ਹਾਰ ਸਤਿਗੁਰੂ। ਸ੍ਰੀ ਗੁਰ ਕਰਨਾ ਨਿਖਾਨ। ਗੁਰੂ ਮਹਾਰਾਜ ਕਿਰਪਾ ਦੀ ਤਾਂ ਖਾਣ ਹੀ ਹਨ। ਸਦਾ ਬਦਨ ਤੇ ਨਾਮ ਜਪ। ਕਹਿੰਦੇ ਐਸੇ ਗੁਰਾਂ ਦਾ ਮੁਖ ਤੋਂ ਸਦਾ ਬਖਸ਼ਿਆ ਹੋਇਆ ਵਾਹਿਗੁਰੂ ਨਾਮ ਜਪੀਏ। ਧਰੋ ਹਿਰਦੇ ਨਿਤ ਧਿਆਨ। ਐਸੇ ਗੁਰੂ ਨਾਨਕ ਸਾਹਿਬ ਦਾ ਹਮੇਸ਼ਾ ਆਪਣੇ ਹਿਰਦੇ ਵਿੱਚ ਵੀ ਧਿਆਨ ਵੀ ਧਰੋ। ਗੁਰਸਿੱਖੋ ਸਰੋਤਿਓ, ਫਿਰ ਤੁਹਾਡੀ ਵੀ ਕਲਿਆਣ ਹੋ ਜਾਏਗੀ, ਤੁਹਾਡਾ ਵੀ ਨਿਰੋਗਤਾ ਤੁਹਾਨੂੰ ਪ੍ਰਦਾਨ ਕਰ ਦੇਣਗੇ ਸਤਿਗੁਰੂ। ਇਸ ਤਰ੍ਹਾਂ ਇਹ ਕਵੀ ਜੀ ਨੇ ਅਖੀਰੀ ਦੋਹਾ ਕਹਿ ਕੇ ਇੱਥੇ ਪ੍ਰਸੰਗ ਦੀ ਸਮਾਪਤੀ ਕੀਤੀ ਹੈ। ਇਸੇ ਤਰ੍ਹਾਂ ਇਸੇ ਪ੍ਰਥਾ ਇੱਕ ਸ਼ਬਦ ਗੁਰੂ ਮਹਾਰਾਜ ਨੇ ਮਲਾਰ ਰਾਗ ਵਿੱਚ ਵੀ ਵਿਚਾਰਿਆ ਸੀ, ਜੋ ਇੱਥੇ ਨਹੀਂ ਆਇਆ ਹੈ। ਉਹ ਜਿਹੜੇ ਵਿੱਚ ਇੱਕ ਪਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਮਾਰ ਜਮਦੂਤ, ਇੱਕ ਦੁੱਖ ਰੋਗ ਲਗਾ ਤਨ ਪਾਏ, ਵੈਦ ਨਾ ਭੋਲੇ ਦਾਰੂ ਲਾਏ, ਦਰਦ ਰਹੇ ਦੁੱਖ ਰਹੇ ਸਰੀਰ, ਐਸਾ ਦੂਰੂ ਲੱਗਾ ਨਾ ਵੀਰ, ਕਸਮ ਵਿਸਾਰ ਕੀਏ ਤਨ ਭੋਗ, ਤਾਂ ਤਨ ਉੱਠ ਖਲੋਏ ਲੋਗ, ਮਨ ਅੰਧੇ ਕੋ ਮਿਲੈ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਸ਼ਬਦ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਸੇ ਦੇ ਪ੍ਰਤਾਏ ਕਿਹਾ ਸੀ। ਇਹਨੇ ਪੁੱਛਿਆ ਸੀ ਕਿ ਮਹਾਰਾ ਕਿਹੜਾ ਕਿਹੜਾ ਰੋਗ ਹੈ। ਮਹਾਰਾ ਕਹਿੰਦੇ ਬੇਅੰਤੀ ਦੁੱਖ ਲੱਗੇ, ਬੇਅੰਤੀ ਰੋਗ ਹੈ, ਕਿਹੜੇ ਕਿਹੜੇ ਦੱਸੀਏ। ਕਹਿੰਦੇ ਮਹਾਰਾਜ ਥੋੜ੍ਹੇ ਜਿਹੇ ਦੱਸੋ। ਕਹਿੰਦੇ ਇੱਕ ਵਿਛੋੜਾ, ਇੱਕ ਪਰਮੇਸ਼ੁਰ ਤੋਂ ਜਿਹੜਾ ਵਿਛੋੜਾ ਪਿਆ ਨਾ, ਉਹ ਕਹਿੰਦੇ ਵਿਛੋੜੇ ਦਾ ਦੁੱਖ ਦਾ ਰੋਗ ਬਹੁਤ ਵੱਡਾ। ਇੱਕ ਆ ਭੁੱਖ ਦਾ ਦੁੱਖ ਲੱਗਿਆ ਹੋਇਆ, ਸਵੇਰੇ ਖਾਣੇ ਸ਼ਾਮ ਨੂੰ ਫੇਰ ਭੁੱਖ ਦਾ ਦੁੱਖ ਖੜਾ ਰਹਿੰਦਾ, ਸ਼ਾਮ ਨੂੰ ਖਾਣੇ ਸਵੇਰੇ ਉੱਠਦੇ ਫੇਰ ਇਹ ਦੁੱਖ ਖੜਾ ਹੁੰਦਾ ਰੋਗ। ਇਸ ਤਰ੍ਹਾਂ ਇੱਕ ਵਿਛੋੜਾ, ਇੱਕ ਦੁੱਖ ਭੁੱਖ, ਦੁੱਖ ਸਖਤ ਮਾਰ ਜ਼ਰੂਰ। ਇੱਕ ਜਿਹੜੇ ਬੜੀ ਸ਼ਕਤੀ ਵਾਲੇ ਜਮਦੂਤ ਹੈ, ਉਹ ਪਤਾ ਨਹੀਂ ਬਹੁਤ ਮਾਰਨਗੇ ਕੁੱਟਣਗੇ, ਬੁਰਾ ਹਾਲ ਕਰਨਗੇ, ਉਹਦਾ ਦੁੱਖ ਖੜਾ, ਉਹਦਾ ਫਿਕਰ ਲੱਗਿਆ ਹੈ। ਇੱਕ ਦੁੱਖ ਰੋਗ ਲੱਗਿਆ ਤਨਤਾ ਹੈ। ਇਹ ਕਹਿੰਦੇ ਜਿਹੜਾ ਹਉਮੈ ਦਾ ਰੋਗ ਹੈ, ਮਾੜਾ ਮੋਟਾ ਦਾਨ ਪੁਰ ਕਰਕੇ ਉਹ ਆ ਕੇ ਦੁੱਖ ਲੱਗਦਾ ਵੀ ਅਸੀਂ ਐਂ ਕੀਤਾ, ਅਸੀਂ ਉਹ ਕਰਿਆ ਹੈ। ਇਹ ਲਾ ਕੇ ਵੈਦ ਨਾ ਭੋਲੇ ਦਾਰੂ ਲਿਓ, ਭੋਲੇ ਵੈਦ ਇਹਦੇ ਉੱਤੇ ਤੂੰ ਤਾਂ ਕੋਈ ਦਵਾਈ ਲਾ ਨਹੀਂ ਸਕਦਾ ਹੈ, ਤੇਰੀ ਦਵਾਈ ਬੂਟੀ ਨਾਲ ਇਹ ਰੋਗ ਤਾਂ ਨਾਸ ਨਹੀਂ ਹੋਣੇ ਹਨ, ਇਹਨਾਂ ਦੀ ਦਵਾਈ ਔਸ਼ਧੀ ਹੋ ਰਹੀ ਹੈ। ਉਹ ਜੋ ਗੁਰੂ ਮਹਾਰਾਜ ਨੇ ਆ ਸ਼ਬਦ ਰਾਹੀਂ ਬਚਨਾਂ ਰਾਹੀਂ ਦੱਸੀ ਹੈ, ਇਹੀ ਉਸਨੂੰ ਦੱਸੀ ਸੀ। ਇਸ ਤਰ੍ਹਾਂ ਇਹ ਜਿਹੜਾ ਸ਼ਬਦ ਹੈ ਇਹ ਵੀ ਅਰਦਾਸ ਵੈਦ ਦੇ ਨਾਲ ਸੰਬੰਧਿਤ ਹੈ, ਜਿਹੜਾ ਇੱਥੇ ਨਹੀਂ ਆਇਆ ਹੈ। ਸੋ ਇਸਨੂੰ ਵੀ ਇਹਦੇ ਨਾਲ ਹੀ ਸਮਝ ਲੈਣਾ ਹੈ। ਸਮਾਂ ਉੱਪਰੀ ਜਾ ਰਿਹਾ ਹੈ, ਇੱਥੇ ਸਮਾਪਤੀ ਕਰਕੇ ਆਪਾਂ ਅਰਦਾਸ ਵੀ ਜੁੜੀਏ। ਅਸਬਿਦ ਵੈਦ ਉਧਾਰ ਕਰ ਸ੍ਰੀ ਗੁਰ ਕਰੁਣਾ ਖਾਨ, ਸਦਾ ਬਦਨ ਤੇ ਨਾਮ ਜਪ ਧਰ ਹੋ ਹਿਰਦੇ ਨਿਤ ਧਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੈ ਵਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਠੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀਓ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪੁਰੋ, ਹਾਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ, ਤੂੰ ਠਾਕ